ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਹੇ ਪ੍ਰਭ ਹਮਨੈ ਗਤ ਨਹੀਂ ਜਾਨੀ ਤੂੰ ਅਵਤਰਿਓ ਸੰਤ ਗੁਣ ਖਾਨੀ ਜੋ ਜਗ ਵੱਡੇ ਆਚਰਜ ਹੋਵਹਿ ਸੋ ਪੂਰਵਲੀ ਰੀਤ ਨਾ ਖੋਵਹਿ ਹੇ ਪ੍ਰਭ ਹਮਨੈ ਗਤ ਨਹਿ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਯੁਗੋ ਯੁਗ ਅਟਲ ਸ਼ਬਦ ਸਰੂਪ ਗੁਰਬਾਣੀ ਸਰੂਪ ਜੀ ਹਜੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ। ਆਪ ਗ੍ਰੰਥੀ ਸਾਹਿਬਾਨ ਰਾਹੀਂ ਗੁਰਬਾਣੀ ਦਾ ਪਰਮ ਪਾਠ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ। ਜਿਸ ਤਰ੍ਹਾਂ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਭਾਈ ਬਾਲਾ ਮਰਦਾਨਾ ਨੂੰ ਨਾਲ ਲੈ ਕੇ ਸਤਿਗੁਰੂ ਸਾਹਿਬ ਜੀ ਸੂਰਜ ਗ੍ਰਹਿਣ ਦਾ ਸਮਾਂ ਜਾਣ ਕੇ ਕੁਰਕਸ਼ੇਤਰ ਚਲੇ ਗਏ ਸਨ। ਇੱਥੇ ਬੜਾ ਭਾਰੀ ਇਕੱਠ ਹੋਇਆ ਹੋਇਆ ਹੈ। ਜਿੰਨੇ ਵੀ ਕੋਈ ਇਸ਼ਨਾਨ ਆਦਿਕ ਦੀ ਕਿਰਿਆ ਕਰ ਰਹੇ ਮਨ ਕਿਧਰੇ ਕਿਧਰੇ ਫਿਰ ਰਹੇ ਹੁਣ ਦਿਖਾਵਾ ਜਾ ਕਰ ਰਹੇ। ਇਸੇ ਤਰ੍ਹਾਂ ਉਪਰੋਂ ਦਾ ਸਮਾਂ ਦੇਖ ਕੇ ਫਾਂਸੀ ਦੇ ਰਾਜੇ ਦੀ ਜਿਹੜੀ ਪਤਨੀ ਹੈ ਉਹ ਜਗਤ ਰਾਏ ਜਿਸਦਾ ਨਾਂ ਲਿਖਿਆ ਹੈ ਤਵਾਰੀਖ ਵਿੱਚ, ਇਹਦਾ ਪੁੱਤਰ ਅੰਮ੍ਰਿਤ ਰਾਏ ਸੀ, ਉਹ ਆਪਣੇ ਬੇਟੇ ਨੂੰ ਨਾਲ ਲੈ ਕੇ ਹਰਨਜਾਏ ਕੁਮਾਰਿਆ ਹੋਇਆ। ਹੋਰ ਤਾਂ ਕੁਛ ਹੈ ਨਹੀਂ ਸੀ, ਉਹੀ ਸਤਿਗੁਰੂ ਅੱਗੇ ਰੱਖ ਕੇ ਮੱਥਾ ਟੇਕਤਾ ਦੋਵਾਂ ਨੇ, ਅਤੇ ਨਾਲ ਹੀ ਬੇਨਤੀ ਕਰ ਦਿੱਤੀ ਕਿ ਮਹਾਰਾਜ ਦੁਸ਼ਮਣਾਂ ਨੇ ਜੰਗ ਜੁੱਦ ਕਰਕੇ ਮੇਰੇ ਪਤੀ ਨੂੰ ਮਾਰ ਮੁਕਾਇਆ ਹੈ ਅਤੇ ਹੁਣ ਮਹਾਰਾਜ ਇਹ ਮੇਰਾ ਸਪੁੱਤਰ ਹੈ, ਆ ਮਹਾਤਮਾ ਮੁਖ ਤੋਂ ਕੋਈ ਵਰਰੂ ਬਚਨ ਕਹੋ ਜਿਸ ਕਰਕੇ ਸਾਨੂੰ ਦੁਬਾਰਾ ਰਾਜ ਭਾਗ ਹਾਸਲ ਹੋ ਜਾਏ। ਗੁਰੂ ਮਹਾਰਾਜ ਕਹਿੰਦੇ ਵੀ ਸੂਰਜ ਗ੍ਰਹਿਣ ਹੈ, ਪੁਰਬ ਦਾ ਸਮਾਂ ਹੈ, ਇੱਥੇ ਸਹੀ ਕੋਈ ਦਾਨ ਪੁੰਨ ਕਰੋ, ਭੋਜਨ ਛਕਾਓ। ਇਹ ਕਹਿਣ ਲੱਗੇ ਜੀ ਮਹਾਰਾਜ ਧੰਨ ਤਾਂ ਸਾਡੇ ਕੋਲ ਨਹੀਂ, ਅਸੀਂ ਤਾਂ ਹੁਣ ਕੰਗਾਲ ਪੜ ਗਏ ਹਾਂ, ਇਸ ਕਰਕੇ ਭੰਡਾਰਾ ਨਹੀਂ ਕਰ ਸਕਦੇ, ਲੰਗਰ ਨਹੀਂ ਕਰ ਸਕਦੇ, ਆਪ ਉਂਝੀ ਕਿਰਪਾ ਕਰੋ। ਗੁਰੂ ਮਹਾਰਾਜ ਕਹਿੰਦੇ ਆ ਜਿਹੜਾ ਹਰਨ ਜਾ ਲਿਆ ਕੇ ਮਾਰ ਕੇ ਇੱਥੇ ਰੱਖਿਆ ਹੈ, ਕੂੜਾ ਮਟਕਾ ਜਾ ਇੱਕ ਲੈ ਉਹ ਸਵਾਰ ਕੇ ਇਹਦੇ ਵਿੱਚ ਪਾ ਲੈਨੋ, ਇਹੀ ਛਕਾ ਦਿਓ ਇਹਨਾਂ ਨੂੰ। ਉਹਨਾਂ ਨੇ ਐਸੇ ਕਰ ਲਿਆ ਹੈ, ਕੂੜਾ ਕਟਾ ਜਿਹਾ ਮੁੰਡਾ ਆ ਕੇ ਇਹ ਮਿਰਗ ਦਾ ਹਰਨ ਮਾਸ ਜਾਂ ਸਵਾਰ ਕੇ ਖੜੀ ਖੜੀ ਜੀ ਲਾ ਕੇ ਹੱਡ ਪਰੇ ਕੱਢ ਕੇ ਕੋਰੇ ਘੜੇ ਵਿੱਚ ਪਾ ਕੇ ਚੁੱਲ੍ਹਾ ਜਾ ਉੱਠ ਕੇ ਅਤੇ ਅੱਗ ਬਾਲ ਕੇ ਉਹਦੇ 'ਤੇ ਰੱਖ ਦਿੱਤਾ। ਜਦੋਂ ਧੂੰਆਂ ਜਾ ਨਿਕਲਿਆ ਉੱਥੇ ਜਿਹੜੇ ਸੰਨਿਆਸੀ ਹੈ, ਬ੍ਰਾਹਮਣ ਵਿਦਵਾਨ ਹੈ, ਸਾਰੇ ਔਖੇ ਹੋ ਗਏ, ਗੁੱਸੇ ਵਿੱਚ ਹੀ ਆ ਗਏ, ਕਹਿੰਦੇ ਪੁਰੋ ਦਾ ਦਾਨ ਹੈ, ਇਸ ਸਮੇਂ ਤਾਂ ਮੁਸਲਮਾਨ ਵੀ ਪੈ ਡਰ ਕਰਦੇ ਹੈ, ਇੱਥੇ ਅੱਗ ਬਾਲੀ ਬੈਠੇ, ਮਾਰੋ ਇਹਨਾਂ ਨੂੰ। ਫਿਰ ਆ ਕੇ ਪੁੱਛ ਪੜਤਾਲ ਕਰਨ ਲੱਗੇ ਵੀ ਕੀ ਇਹਦੇ ਵਿੱਚ ਰੱਖਿਆ ਹੈ। ਇੱਕ ਬ੍ਰਹਮਣ ਨੇ ਦੱਸ ਦਿੱਤਾ, ਕਹਿੰਦਾ ਮੇਰੇ ਦੇਖਦਿਆਂ ਦੇਖਦਿਆਂ ਜਿਹੜੇ ਦੋ ਜੀ ਹੈ ਮਾਂ ਪੁੱਤ, ਇਹਨਾਂ ਨੇ ਹਰਨ ਜਿਹਾ ਸਵਾਰਿਆ ਅਤੇ ਕੋਰੇ ਕੋਰੇ ਜਿਹੇ ਮਾਰਿਆ ਪਾਇਆ ਉਹਨਾਂ ਨੇ, ਹੋਰ ਕੀ ਹੈ, ਇਹਨਾਂ ਨੂੰ ਮਾਰਦਿਆਂ ਕੋਈ ਪਾਪ ਨਹੀਂ ਲੱਗਦਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਸਾਨੂੰ ਕੁਝ ਭੁੱਖ ਲੱਗੀ ਸੀ, ਉਹਦੇ ਵਾਸਤੇ ਥੋੜ੍ਹਾ ਬਹੁਤ ਅਸੀਂ ਕਰ ਕਰਾ ਰਹੇ ਹਾਂ, ਅਤੇ ਬਾਕੀ ਵੀ ਆਪੋ ਆਪਣੇ ਧਰਮ ਵਿੱਚ ਸਾਰੇ ਕਾਇਮ ਹੈ, ਅਸੀਂ ਛੱਤਰੀ ਹਾਂ, ਜਿਹੜੇ ਬ੍ਰਾਹਮਣ ਹੁੰਦਾ ਉਹਨਾਂ ਦਾ ਵੱਖਰਾ ਧਰਮ, ਉਹਦੇ ਅਸੂਲ ਹੈ, ਜਾਂ ਕਰਨੇ ਕਰਾਉਣੇ, ਦਾਨ ਦੇਣਾ ਲੈਣਾ, ਵੇਦ ਪੜ੍ਹਨੇ ਪੜ੍ਹਾਉਣੇ, ਅਸੀਂ ਆਪਣੇ ਛੱਤਰੀ ਧਰਮ ਅਨੁਸਾਰ ਕਰ ਰਹੇ ਹਾਂ, ਛੱਤਰੀ ਸ਼ਸਤਰ ਰੱਖਦੇ, ਜੰਗ ਜੁੱਦ ਮਾਰਦੇ, ਅਤੇ ਇਸ ਤਰ੍ਹਾਂ ਬਈ ਉਹ ਸ਼ਿਕਾਰ ਸ਼ੂਰ ਵੀ ਖੇਲ ਕੇ ਖਾ ਪੀ ਲੈਂਦੇ ਨੇ ਛੱਤਰੀ ਲੋਕ। ਉਹ ਸਵੇਰੇ ਕਹਿਣ ਲੱਗੇ ਤੁਸੀਂ ਤਾਂ ਜੀ ਭਗਵੇਂ ਕੱਪੜੇ ਪਾਏ ਹੈ, ਫਕੀਰ ਹੋ, ਸਾਧੂ ਹੋ, ਤੁਹਾਡੇ ਹਰ ਸ਼ਾਇਦ ਕੋਈ ਸ਼ਸਤਰ ਹੈ ਨਹੀਂ, ਸਾਨੂੰ ਤਾਂ ਕੋਈ ਦਿਸਦਾ ਨਹੀਂ। ਮਹਾਰਾਜ ਕਹਿੰਦੇ ਹੈਗੇ ਹੈ, ਪਰਮੇਸ਼ੁਰ ਦਾ ਜਿਹੜਾ ਨਾਮ ਹੈ ਇਹ ਹੱਥ ਵਿੱਚ ਤਲਵਾਰ ਹੈ, ਜਿਹੜਾ ਪ੍ਰੇਮ ਹੈ ਇਹ ਧਨਕ ਫੜਿਆ ਹੋਇਆ ਹੈ, ਇਸ ਤਰ੍ਹਾਂ ਇਹ ਸਾਡੇ ਹੱਥਾਂ ਸ਼ਸਤਰ ਹੈ, ਮਨ ਰੂਪੀ ਹੈ, ਇਹ ਹਰਨ ਨੂੰ ਮਾਰਿਆ ਇਹਦੇ ਨਾਲ, ਬ੍ਰਹਮ ਜਿਹੜਾ ਬ੍ਰਹਮ ਹੈ ਉਹ ਅਗਨੀਪਤ ਹੈ, ਉਹਦੇ ਵੀ ਜਿਹੜਾ ਮਨ ਰੂਪੀ ਮਨ ਨੂੰ ਮਾਰ ਕੇ ਉਹਦੇ ਵਿੱਚ ਲੀਨ ਕੀਤਾ, ਇਹ ਹਵਨ ਕੀਤਾ ਹੈ। ਸਵੇਰੇ ਕਹਿਣ ਲੱਗੇ ਜੀ ਤੁਸੀਂ ਉਂਝ ਕਹਿ ਰਹੇ ਹੋ ਵੀ ਸ਼ਸਤਰ ਉਤਾਰੀ ਹੈ, ਬਾਹਰ ਤਾਂ ਤੁਸੀਂ ਹੋਰ ਹੀ ਕੁਛ ਕਰ ਰਹੇ ਹੋ, ਸਾਨੂੰ ਕਹਿੰਦੇ ਹਰਨਾਮ ਕਰਤਾਰ ਤਲਵਾਰ ਹੈ, ਪ੍ਰੇਮ ਰੂਪੀ ਧਨਕ ਹੈ, ਤਾਂ ਪ੍ਰਤੱਖ ਹੀ ਕਰਿਆ ਹੈ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਸ਼ਾਸਤਰ ਮਤ ਅਨੁਸਾਰ, ਫਿਰ ਤਾਂ ਕਰ ਲਓ, ਜੇ ਉਂਝ ਮਾਰਨਾ ਕੋਈ ਤੁਹਾਨੂੰ ਰੋਕਦਾ ਨਹੀਂ, ਆ ਜਾਓ। ਇਹ ਸੰਨਿਆਸੀ ਵੀ ਹੋਰ ਬ੍ਰਾਹਮਣ ਵਿਦਵਾਨ ਵੀ ਆ ਗਏ, ਇਕੱਠੇ ਹੋ ਗਏ। ਮਹਾਰਾਜ ਕਹਿਣ ਲੱਗੇ ਵੀ ਚਲੋ ਮਾਸ ਨੂੰ ਤੁਸੀਂ ਮਾੜਾ ਕਹਿੰਦੇ, ਅਸੀਂ ਕਹੀਏ ਤਾਂ ਕੋਈ ਗੱਲ ਨਹੀਂ, ਸਾਡੇ ਸਿਧਾਂਤ ਅਨੁਸਾਰ ਮਾਸ ਮਾੜਾ ਹੈ, ਤੁਹਾਡੇ ਮਤ ਅਨੁਸਾਰ ਕਿਵੇਂ ਮਾਸ ਹੈ ਮਾਸ ਮਾੜਾ ਬਈ? ਤੁਹਾਡੇ ਤੋਂ ਜਿਹੜੇ ਦੇਵਤੇ ਹੈ ਉਹ ਆਪਸ ਮੈਂ ਡੰਗਰਾਂ ਦੀਆਂ ਬਲੀਆਂ ਲੈਂਦੇ ਹੈ, ਮਨੁੱਖ ਦੀ ਵੀ ਬਲੀ ਲੈ ਲੈਂਦੇ, ਦੇਵੀ ਬਲੀ ਲੈ ਲੈਂਦੀ, ਤੁਹਾਡੀ ਮਨੁੱਖ ਦੀ ਖਾ ਲੈਂਦੀ ਹੈ, ਝੋਟੇ ਖਾ ਲੈਂਦੀ ਹੈ, ਘੋੜੇ ਘਾੜੇ ਵੀ ਤੁਸੀਂ ਜੱਗ ਸਵੇਰ ਜਦੋਂ ਕਰਦੇ ਹੈ ਗੈਂਡੇ ਨੂੰ ਮਾਰ ਲੈਂਦੇ ਹੈ। ਇਸ ਕਰਕੇ ਤੁਸੀਂ ਨਾ ਕਹੋ ਅਸੀਂ ਭਾਵੇਂ ਆਖੀਏ ਵੀ ਮਾਸ ਮਾੜਾ ਹੈ, ਸਾਡੇ ਪਿਆਰਾਂ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਇਹ ਤਾਂ ਅੰਨ ਪਾਣੀ ਤੋਂ ਵੀ ਵੱਧ ਪਰਹੇਜ ਹੈ ਵੀ ਜਿੰਨਾ ਕੁ ਲੋੜ ਉਨਾ ਹੀ ਛਕੇ, ਬਾਕੀ ਤੁਸੀਂ ਖਾਂਦੇ ਹਾਂ, ਤੁਹਾਡੇ ਦੇਵੀ ਦੇਵਤੇ ਖਾਂਦੇ ਹੈ, ਜਗ ਜੂ ਜਦੋਂ ਕਰਦੇ ਹੈ ਅਸਮੇਰ ਜੱਗ ਉਹ ਗੈਂਡਾ ਮਾਰਦੇ ਜਦੋਂ ਜੱਗ ਵਿੱਚੋਂ ਪ੍ਰਗਟੇ ਹੋਇਆ ਹੁੰਦਾ ਹੈ ਕਿ ਉਹਦੇ ਅੱਡੇ ਅੱਡੇ ਹਿੱਸੇ ਦੀ ਤੁਸੀਂ ਤਕਸੀਮ ਕਰਕੇ ਖਾਂਦੇ, ਉਹ ਕੀ ਮਾਸ ਨਹੀਂ ਹੁੰਦਾ, ਘੋੜਾ ਗੈਂਡਾ ਮਾ ਉਹ ਨਹੀਂ ਹੁੰਦਾ। ਗਊ ਮਾਰ ਕੇ ਜਦੋਂ ਜੀਰੀ ਕਰ ਲੈਂਦੇ ਜੱਗ ਵਿੱਚ, ਉਹ ਗਊ ਨਹੀਂ ਮਾਰਦੇ, ਤੁਸੀਂ ਖਾਂਦੇ ਨਹੀਂ। ਇਸ ਤਰ੍ਹਾਂ ਮਹਾਰਾਜ ਨੇ ਉਹ ਪਰੋਡੇ ਆਬਾਦ ਦੁਆਰਾ ਉਹਨਾਂ ਦੇ ਸ਼ਾਸਤਰਾਂ ਦਾ ਸਿਧਾਂਤ ਦੱਸ ਕੇ ਸਿੱਧ ਕਰ ਦਿੱਤਾ ਜੀ ਤੁਸੀਂ ਨਾ ਕਹੋ। ਇਸ ਤਰ੍ਹਾਂ ਇਹ ਚੁੱਪ ਕਰ ਗਏ। ਟਿਮਖੋ ਸ਼ਬਦ ਮਹਾਰਾਜ ਨੇ ਜਦੋਂ ਰਗੜਾ ਝਗੜਾ ਜਿਹਾ ਕਰਦੇ ਸੀ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਪਰ ਪਾਪ ਸਮਾਣੇ, ਪਰ ਕਹਿੰਦੇ ਮੂਰਖ ਲੋਕ ਇਹ ਝਗੜਾ ਕਰਦੇ ਹੁੰਦੇ, ਸਿਆਣੇ ਨਹੀਂ, ਕਿਉਂਕਿ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਕੌਣ ਮਾਸ ਮਾਸ ਖਾਣਾ ਕਿਹਾ ਜਾਂਦਾ ਹੈ। ਜਿਹੜਾ ਬਗਾਨੇ ਦਾ ਹੱਕ ਖਾਣਾ ਨਾ, ਇਹ ਹੈ ਅਸਲੀ ਮਾਸ ਖਾਣਾ, ਕਿਸੇ ਦਾ ਲਹੂ ਕਿਸੇ ਦੀ ਕਮਾਈ ਖਾਣੀ। ਜਿਹੜਾ ਆਪਣਾ ਹੱਕ ਸੱਚ ਦੀ ਕਮਾਈ ਕਰਕੇ ਖਾਣਾ, ਇਹ ਸਾਗ ਖਾਣਾ ਹੈ। ਕਿਸਮੇ ਪਾਪ ਸਮਾਣੇ, ਕਿਹਦੇ ਪਾਪ ਸਮਾਏ? ਬਗਾਨੇ ਹੱਕ ਦੇ ਖਾਣ ਵਿੱਚ ਹੀ ਪਾਪ ਸਮਾਏ ਹੋਏ। ਹੱਕ ਸੱਚ ਦੀ ਕਮਾਈ ਵੀ ਖਾਣ ਨਾਲ ਤਾਂ ਪੁੰਨ ਸਮਾਏ ਹੋਏ। ਇਸ ਤਰ੍ਹਾਂ ਦੇ ਜਦੋਂ ਬਚਨ ਆਪ ਜੀ ਨੇ ਕਹੇ, ਸਵੇਰੇ ਪੁੱਛਿਆ ਨਾਨੂ ਪੰਡਿਤ ਨੇ ਵੀ ਤੁਹਾਡਾ ਨਾਮ ਕੀ ਹੈ? ਮਹਾਰਾਜ ਕਹਿੰਦੇ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਫਿਰ ਇਹ ਡਰ ਗਿਆ ਹੈ, ਕਹਿਣ ਲੱਗਿਆ ਵੀ ਮੈਂ ਭੁਜ ਸ਼ਤ ਪੁਰਾਣ ਪੜ੍ਹਿਆ ਵਿਆਸ ਜੀ ਦਾ ਲਿਖਿਆ, ਉਹਦੇ ਵਿੱਚ ਕਲਯੁਗ ਦਾ ਜਦੋਂ 5000 ਸਾਲ ਬੜਾ ਬੀਤੇਗਾ, ਇਹ ਲਿਖਿਆ ਹੈ ਵੀ ਉਦੋਂ ਗੁਰੂ ਨਾਨਕ ਨਾਮ ਦਾ ਅਵਤਾਰ ਜਿਹੜਾ ਹੈ ਪਰਮੇਸ਼ਰ ਦਾ ਵਾਹਿਗੁਰੂ ਦਾ ਆਵੇਗਾ, ਉਹ ਬੜਾ ਭਾਰੀ ਪੰਥ ਪ੍ਰਗਟ ਕਰੇਗਾ, ਨਾਮ ਜਪਾਏਗਾ, ਬਹੁਤ ਉਹਦੀ ਮਹਿਮਾ ਹੋਏਗੀ। ਇਸ ਕਰਕੇ ਉੱਥੋਂ ਪੜ੍ਹ ਕੇ ਮੇਰਾ ਨਾਮ ਸੀ ਨਾਨੂ ਅਤੇ ਮੈਂ ਨਾਨਕ ਚੰਦ ਪ੍ਰਚਾਰ ਕਰ ਦਿੱਤਾ, ਨਾਨਕ ਚੰਦ ਨਾਂ ਰਖਾ ਲਿਆ। ਅਤੇ ਮੈਂ ਤਾਂ ਭਾਈ ਨਾਨਕ ਚੰਦ ਨਹੀਂ, ਅਸੀਂ ਨਾਨਕ ਗੁਰੂ ਨਾਨਕ ਤਾਂ ਇਹ ਹੈ, ਅਤੇ ਇਹ ਮੈਨੂੰ ਨਾਨੂ ਕਹੋ ਸਾਰੇ, ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨਿਰੰਕਾਰੀ ਵਾਹਿਗੁਰੂ ਦਾ ਸਰੂਪ ਹੈ। ਇਸ ਤਰ੍ਹਾਂ ਸਾਰੇ ਚਰਨੀ ਪਏ। ਇਹ ਜਿਹੜਾ ਨਾਨੂ ਪੰਡਿਤ ਸੀ ਉਹ ਵੀ ਮਹਾਰਾਜ ਦੇ ਚਰਨੀ ਢਹਿ ਪਿਆ ਅਤੇ ਆਪਣੀਆਂ ਭੁੱਲਾਂ ਗਲਤੀਆਂ ਮਾਫ ਕਰਵਾਉਣ ਲੱਗਿਆ। ਅਤੇ ਜਿਵੇਂ ਨਾਨੂ ਪੰਡਿਤ ਨੇ ਮਹਾਰਾਜ ਤੋਂ ਗਲਤੀਆਂ ਮਾਫ ਕਰਾਉਂਦਿਆਂ ਕੁਝ ਵਚਨ ਕਹੇ ਸੀ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਅਖੀਰ 'ਤੇ ਵੀ ਸੁਣੇ ਸੀ। ਬਾਕੀ ਰਹਿੰਦੇ ਜਿਹੜੇ ਵਚਨ ਅੱਜ ਦੇ ਦੀਵਾਨ ਵਿੱਚ ਆ ਰਹੇ, ਜੇ ਨਾਨੂ ਪੰਡਿਤ ਨੇ ਅਤੇ ਬਾਕੀ ਵਿਦਵਾਨਾਂ ਨੇ ਰਲ ਮਿਲ ਕੇ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਕੀਤੀ, ਬੇਨਤੀਆਂ ਕੀਤੀਆਂ, ਉਹ ਜਿਵੇਂ ਪ੍ਰਸੰਗ ਆਉਂਦਾ ਸੁਣੀਏ ਜੀ। ਹੇ ਪ੍ਰਭ ਹਮਨੈ ਗਤ ਨਹਿ ਜਾਨੀ। ਨਾਨੂ ਪੰਡਿਤ ਹੋਰ ਸੰਨਿਆਸੀ ਵਿਦਵਾਨ ਜਿੰਨੇ ਇਕੱਠੇ ਹੋਏ ਹੈ ਸਾਰੇ ਕਹਿੰਦੇ, ਹੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਅਸੀਂ ਤੁਹਾਡੀ ਗਤੀ ਰੀਤੀ ਜਾਂ ਗਤੀ ਅਵਸਥਾ ਜਾਣੀ ਸਮਝੀ ਨਹੀਂ ਵੀ ਕਿੰਨੇ ਤੁਸੀਂ ਮਹਾਨ ਹੋ। ਤੂੰ ਅਵਤਾਰਿਓ ਸੰਤ ਗੁਣ ਖਾਨੀ, ਤੂੰ ਤਾਂ ਗੁਣਾਂ ਦਾ ਖਾਨ ਜਿਹੜਾ ਸੰਤ ਹੈ ਸ਼ਾਂਤ ਸਰੂਪ ਉਹ ਪ੍ਰਗਟ ਹੋਇਆ ਹੈ। ਜੋ ਜਗ ਵੱਡੇ ਆਚਰਜ ਹੋਵੇ ਹੈ। ਫਿਰ ਵੀ ਮਹਾਰਾਜ ਜਿਹੜੇ ਸੰਸਾਰ ਦੇ ਵਿੱਚ ਵੱਡੇ ਜਿਹੜੇ ਕੋਈ ਆਚਾਰਜ ਲੋਕ ਹੈ, ਕੋਈ ਧਰਮ ਦਾ ਇਸੇ ਤਰ੍ਹਾਂ ਉਹ ਪ੍ਰਚਾਰ ਕਰਨ ਵਾਲੇ ਮੁਖੀ ਹੁੰਦੇ ਮਹਾਂਪੁਰਖ। ਸੋ ਪੂਰਬਲੀ ਰੀਤ ਨਾ ਖੋਵੇ ਹੈ। ਬੜੇ ਮਹਾਂਪੁਰਖ ਹੁੰਦੇ ਆ, ਜਿਹੜੀ ਪਹਿਲੀ ਮਰਯਾਦਾ ਹੁੰਦੀ ਹੈ ਉਹਨੂੰ ਉਹ ਨਾਸ ਨਹੀਂ ਕਰਦੇ, ਪਹਿਲੀ ਰੀਤੀ ਵਿੱਚ ਉਹ ਭੰਗ ਨਹੀਂ ਪਾਉਂਦੇ ਹਨ, ਉਹਨੂੰ ਮਾੜਾ ਨਹੀਂ ਕਹਿੰਦੇ ਹਨ। ਪੁਰਬ ਦਿਵਸ ਮਹਿ ਮਾਸ ਵਹਾਰ, ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਜੀ ਸੂਰਜ ਗ੍ਰਹਿਣ ਲੱਗਿਆ ਹੋਇਆ ਪੁਰਬ ਦਾ ਦਿਨ ਹੈ, ਇਸਦੇ ਜਿਹੜਾ ਕੋਈ ਮਾਸ ਦਾ ਭੋਜਨ ਹੈ। ਖਾਨ ਪੁਰਾਣ ਨ ਕਿਸੇ ਉਚਾਰਾ, ਹਮਾਰਾ ਕਿਸੇ ਪੁਰਾਣ ਨੇ ਵੀ ਸੂਰਜ ਨੂੰ ਗ੍ਰਹਿਣ ਲੱਗਾ ਹੋਵੇ ਤੇ ਮਾਸ ਖਾਣਾ ਕਿਸੇ ਨੇ ਨਹੀਂ ਕਿਹਾ। ਸੂਰਜ ਪੁਰਬ ਤੇ ਤਾਂ ਅੰਨ ਪਾਣੀ ਛੱਡ ਕੇ ਇਸ਼ਨਾਨ ਕਰਨਾ, ਪੂਜਾ ਕਰਨੀ, ਪਾਠ ਕਰਨਾ, ਇਹੀ ਲਿਖਿਆ ਹੋਇਆ ਹੈ। ਜਾਂ ਤੇ ਹਮ ਤੁਮ ਸੋ ਕਛ ਭਾਖਾ, ਇਸ ਕਰਕੇ ਉਹ ਪੁਰਾਣਾ ਦੇ ਸਧਾਰਨ ਸ਼ਾਸਤਰ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਅਸੀਂ ਮਹਾਰਾਜ ਤੁਹਾਡੇ ਸਾਥ ਕੁਝ ਕਿਹਾ ਹੈ। ਛਿਮਾ ਕਰੋ ਅਬ ਹਮਨੇ ਲਾਖਾ, ਹੁਣ ਮਹਾਰਾਜ ਅਸੀਂ ਜਾਣ ਲਿਆ ਵੀ ਤੁਸੀਂ ਤਾਂ ਕਲਯੁਗ ਦੇ ਮਹਾਨ ਹੋ, ਪਰਮੇਸ਼ਰ ਦਾ ਅਵਤਾਰ ਹੋ, ਜੋ ਸਾਥੋਂ ਮਹਾਰਾਜ ਗਿਆਨ ਵਿੱਚ ਕਿਹਾ ਗਿਆ ਉਹ ਸਾਰਾ ਸਾਨੂੰ ਖਿਮਾ ਕਰ ਦਿਓ, ਮਾਫ ਕਰ ਦਿਓ ਜੀ। ਸੁਣ ਕਰ ਬੋਲੇ ਗੁਣੀ ਗਹੀਰਾ, ਮਹਾਰਾਜ ਉਹਨਾਂ ਵਿਦਵਾਨਾਂ ਤੋਂ ਸੁਣ ਕੇ ਜੋ ਗੁਣਾਂ ਦੇ ਗਹੀਰ ਸਮੁੰਦਰ ਹਨ ਉਹ ਇਉਂ ਬੋਲੇ ਹਨ। ਹਮ ਤੋ ਧਰੀ ਦੇਗ ਮਹਿ ਖੀਰਾ, ਕਹਿੰਦੇ ਆ ਜਿਹੜਾ ਦੀਗ ਹੈ ਨਾ ਅਕੋਰਾ ਮਟਕਾ ਹੈ, ਇਹਦੇ ਵਿੱਚ ਅਸੀਂ ਕੋਈ ਮਾਸ ਮੂਸ ਨਹੀਂ ਰਨ ਰਹੇ ਹਾਂ, ਇਹਦੇ ਵਿੱਚ ਅਸੀਂ ਕਹਿੰਦੇ ਖੀਰ ਧਰੀ ਹੋਈ ਹੈ, ਖੀਰ ਰਿੰਨ ਰਹੇ ਹਾਂ। ਬਹੁਤੀ ਧੇਨ ਚੁਆਏ ਮੰਗਾਈ, ਬਹੁਤੀਆਂ ਜਿਹੜੀਆਂ ਗੂਆਂ ਚੁਆ ਕੇ ਦੁੱਧ ਮੰਗਾਇਆ ਹੈ। ਰੀਦਹ ਪਾਏ ਸਕੋ ਇਹ ਪਾ ਥਾਈ, ਇਸ ਥਾਂ ਤੇ ਆ ਕੋਰੇ ਮਟਕੇ ਵਿੱਚ ਪਾ ਕੇ ਤੁਹਾਡੇ ਛਕਣ ਵਾਸਤੇ ਅਸੀਂ ਤਾਂ ਖੀਰ ਨਹੀਂ ਜਾ ਰਹੇ। ਬਿਮਲ ਭਇਓ ਰਵ ਲੀਏ ਜੋ ਗ੍ਰਾਹੀ, ਚੰਗਾ ਵੀ ਵਿਦਵਾਨੋ ਪੰਡਤੋ, ਜਿਹੜਾ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ, ਗ੍ਰਸ ਲਿਆ ਸੀ ਨਾ ਰਾਹੂ ਨੇ, ਉਹ ਨਿਰਮਲ ਹੋ ਗਿਆ, ਗ੍ਰਹਿਣ ਹੁਣ ਹਟ ਗਿਆ ਹੈ। ਆਪ ਸਭ ਭੋਜਨ ਕਰ ਹੋ ਇਹਾਹੀ, ਤੁਸੀਂ ਨਹਾ ਧੋ ਕੇ ਪਾਠ ਪੂਜਾ ਕਰਦੇ ਸੀ ਤੇ ਭੁੱਖੇ ਹੋਵੋਗੇ, ਹੁਣ ਕਹਿੰਦੇ ਇੱਥੇ ਬੈਠ ਕੇ ਵੀ ਭੋਜਨ ਛਕੋ, ਖੀਰ ਛਕੋ, ਖੁੱਲੀ ਡੁੱਲੀ ਢਿੱਗ ਬਸਾਏ ਪੰਕਤ ਕਰਵਾਈ। ਗੁਰੂ ਮਹਾਰਾਜ ਨੇ ਓ ਕਹਿ ਕੇ ਕੋਲ ਬਿਠਾ ਲਏ ਤੇ ਬੜੀ ਲੰਮੀ ਸਾਰੀ ਪੰਗਤ ਜੀ ਕਰਵਾ ਤੀ, ਲੰਮੀ ਲੰਮ ਪੰਗਤ ਲਾ ਦਿੱਤੀ। ਰਿਪ ਸੁੱਤ ਸਹਿ ਪਾਏ ਸਵਰ ਤਾਈ, ਜਿਹੜਾ ਰਾਜੇ ਦਾ ਪੁੱਤਰ ਹੈ ਨਾ ਉਹ ਅੰਮ੍ਰਿਤ ਰਾਏ, ਉਹਦੇ ਸਮੇਤ ਹੀ ਗੁਰੂ ਮਹਾਰਾਜ ਆਪ ਕੋ ਖੀਰ ਵਰਤਾਉਣ ਲੱਗ ਪਏ ਹਨ। ਹਰ ਜਨ ਸੁਖ ਖਲ ਮਾਨ ਬਿਦਾਰੂ, ਜੋ ਗੁਰੂ ਨਾਨਕ ਸਾਹਿਬ ਵਾਹਿਗੁਰੂ ਦੇ ਜਨਾਂ ਨੂੰ ਸੁਖ ਦੇਣ ਵਾਲੇ ਹੈ ਤੇ ਖਲ ਜਿਹੜੇ ਮੂਰਖ ਲੋਕ ਉਹਨਾਂ ਦੇ ਮਾਨ ਨੂੰ ਨਾਸ ਕਰਨ ਵਾਲੇ। ਸ੍ਰੀ ਮੁਖ ਪੂਛਤ ਬਾਰ ਸੋ ਬਾਰ, ਗੁਰੂ ਮਹਾਰਾਜ ਆਪਣੇ ਸਵਾਏ ਮਾਨ ਤੋਂ ਬਾਰ ਬਾਰ ਪੁੱਛਦੇ ਵੀ ਹੋਰ ਖੀਰ ਲਓ ਬਈ, ਹੋਰ ਛਕੋ ਰਜ ਰਜ ਕੇ। ਰਿਖੀ ਮਨੀਸ਼ਰ ਆਦਿ ਵਜਿੰਦੂ, ਜਿੰਨੇ ਕਹਿੰਦੇ ਰਿਖੀ ਹੈ ਹੋਰ ਮੁਨੀਆਂ ਦੇ ਈਸ਼ਰ ਹੈ ਜਾਂ ਬ੍ਰਾਹਮਣਾਂ ਦੇ ਵੀ ਪੂਜਨੀਕ ਸਤਿਕਾਰ ਜੋ ਸੰਨਿਆਸੀ ਵਗੈਰਾ ਹਨ। ਸੌਦਾਗਰ ਧਾਰ ਕਹਿਤ ਆਨੰਦੂ, ਹੋਰ ਜਿਹੜੇ ਕੁਛ ਸੌਦਾ ਪੱਤਾ ਵੇਚਣ ਆਏ ਆ ਉੱਥੇ, ਉਹ ਸੌਦਾਗਰੀ ਕਰਨ ਵਾਲੇ ਸੌਦਾਗਰ ਵੀ ਕਹਿੰਦੇ ਮਹਾਰਾਜ ਆਨੰਦ ਜੀ ਆਨੰਦ, ਬਸ ਮਹਾਰਾਜ ਬਸ ਹੁਣ ਤਾਂ ਬਹੁਤ ਰੱਜ ਗਏ। ਪਾਇਸ ਦੇਖ ਹਿਰਦੈ ਬਿਸਮਾਏ, ਉਹ ਮਟਕੇ ਦੇ ਵਿੱਚ ਕਹਿੰਦੇ ਖੀਰ ਦੇਖ ਕੇ ਕਿਤੇ ਹਿਰਦੇ ਵਿੱਚ ਚਰਜੇ ਹੋ ਗਏ, ਵੀ ਅਕੜਾ ਜਾ ਤਾਂ ਛੋਟਾ ਹੀ ਹੈ ਤੇ ਛਕੀ ਛਕਾਈ ਜਾਂਦੇ ਰੱਜ ਰੱਜ ਕੇ ਮੁੱਕਦਾ ਹੀ ਨਹੀਂ ਹੈ, ਉਹ ਕਹਿੰਦੇ ਉਹ ਘੜੇ ਵਿੱਚ ਖੀਰ ਜੀ ਦੇਖ ਕੇ ਸਾਰੇ ਅਚਰਜ ਹੋ ਗਏ। ਦੁਜ ਸੰਨਿਆਸੀ ਸਭ ਤ੍ਰਿਪਤ ਆਏ। ਉਹ ਕਹਿੰਦੇ ਮਟਕੇ ਵਿੱਚ ਖੀਰ ਖਾ ਖਾ ਕੇ ਬ੍ਰਾਹਮਣ ਵੀ ਰਜ ਗਏ, ਸੰਨਿਆਸੀ ਸਾਧੂ ਵੀ ਤ੍ਰਿਪਤ ਹੋ ਗਏ। ਦਇਓ ਅਨੇਕਾਂ ਨਕੇਰ ਹਾਰੇ। ਗੁਰੂ ਮਹਾਰਾਜ ਅਨੇਕਾਂ ਨੂੰ ਕਹਿੰਦੇ ਉਹਦੇ ਵਿੱਚੋਂ ਕਹਿੰਦੇ ਖੀਰ ਦਾ ਭੋਜਨ ਛਕਾ ਦਿੱਤਾ ਹੈ। ਭਾ ਅਟੋਟ ਅਚਰਜ ਉਰ ਧਾਰੇ। ਕਹਿੰਦੇ ਅਟੋਟ ਹੀ ਰਿਹਾ, ਮੁੱਕਿਆ ਹੀ ਨੀ, ਟੁੱਟਿਆ ਹੀ ਨੀ ਆਇਆ, ਹਰਦੇ ਸਾਰੇ ਚਰਜ ਧਾਰਦੇ। ਇਹ ਕੈਸੀ ਕਲਾ ਇਹਨਾਂ ਨੇ ਵਰਤਾਈ ਹੈ, ਘੜੇ ਚੋਂ ਖੀਰ ਹੀ ਨੀ ਮੁੱਕ ਰਹੀ ਹੈ। ਨਾਨੂ ਪੰਡਤ ਜੋ ਕਹਿੰਦੇ ਖੁੱਲੀ ਖੀਰ ਛਕਾਈ ਹੈ। ਉਸ ਵੇਲੇ ਪੰਗਤ ਵਿੱਚ ਬੈਠਾ ਜਿਹੜਾ ਇਹ ਨਾਨੂ ਨਾਮ ਦਾ ਪੰਡਤ ਸੀ, ਸਭ ਹਿੰਨ ਮਹਿ ਅਸ ਬੋਲਿਓ ਸੋ। ਸਾਰੇ ਵਿਦਵਾਨਾਂ ਦੇ ਵਿੱਚ ਹੀ ਖੜ ਕੇ ਇਸ ਤਰ੍ਹਾਂ ਬਚਨ ਬੋਲਿਆ ਹੈ। ਆਪਣੇ ਨਾਮ ਤੇ ਏਕ ਕਰਕ ਏਕ ਕਕਾਰਾ। ਇੱਕ ਆਪਣੇ ਨਾਮ ਤੋਂ ਇੱਕ ਜਿਹੜਾ ਅਖੀਰਲਾ ਕੱਕਾ ਅੱਖਰ ਹੈ। ਅਬ ਤੇ ਮੈਂ ਘਰ ਦੀਨ ਨਿਵਾਰਾ। ਵੀ ਹੁਣ ਮੈਂ ਆਪਣੇ ਹੱਥਾਂ ਨਾਲ ਹੀ ਇਹਨੂੰ ਨਿਵਿਰਤ ਕਰ ਦਿੱਤਾ, ਇਹਨੂੰ ਢਾ ਦਿੱਤਾ ਹੈ, ਇਹ ਹਟਾ ਦਿੱਤਾ ਹੈ। ਨਾਨਕ ਤੇ ਨਾਨੂ ਮੋਹਿ ਕਹੀ ਹੈ। ਮੈਨੂੰ ਕਿਸੇ ਨੇ ਨਾਨਕ ਚੰਦ ਨਹੀਂ ਕਹਿਣਾ ਹੈ, ਮੈਨੂੰ ਕਹਿੰਦੇ ਨਾਨਕ ਚੰਦ ਤੋਂ ਬਗੈਰ ਹੁਣ ਕੱਲਾ ਨਾਨੂ ਹੀ ਆਖਣਾ ਹੈ। ਨਾਨਕ ਨਾਮ ਇਨਹੇ ਕੋ ਲਹੀਏ। ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਮ ਹੈ ਇਹਨਾਂ ਨੂੰ ਕਹਿੰਦੇ ਦੇਣਾ ਕਰੀਏ, ਇਹਨਾਂ ਨੂੰ ਗੁਰੂ ਨਾਨਕ ਦੇਵ ਜਾਂ ਗੁਰੂ ਨਾਨਕ ਚੰਦ ਆਖੀਏ। ਇਸ ਪ੍ਰਕਾਰ ਕੀ ਮਹਿਮਾ ਗਾਈ। ਇਸ ਤਰ੍ਹਾਂ ਨਾਨੂ ਪੰਡਿਤ ਨੇ ਸਾਰਿਆਂ ਵਿੱਚ ਖੜਿਆ ਹੋ ਕੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਹੀ। ਸੁਣ ਕਰ ਸਭ ਹਿੰਨ ਕੇ ਮਨ ਭਾਈ। ਸੁਣ ਕੇ ਗੁਰੂ ਕੀ ਮਹਿਮਾ ਸਾਰਿਆਂ ਦੇ ਮਨਾਂ ਵਿੱਚ ਚੰਗੀ ਲੱਗੀ ਹੈ, ਵੀ ਬਿਲਕੁਲ ਸੋਲਾਂ ਨੇ ਸੱਚ ਕਹਿੰਦਾ ਹੈ। ਭਗਤ ਪੁਰਾਣ ਵਿੱਚ ਜੋ ਵਾਹਿਗੁਰੂ ਦੇ ਅਵਤਾਰ ਸੰਬੰਧੀ ਲਿਖਿਆ ਹੈ ਉਹ ਸਹੀਰੇ ਵਿੱਚ ਗੁਰੂ ਨਾਨਕ ਸਾਹਿਬ ਹੀ ਹਨ। ਪਦ ਪਾਹੁਲ ਬਹੁਤਨ ਤਬ ਲੀਨੀ। ਫਿਰ ਤਾਂ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਆ ਗਏ ਇੱਥੇ, ਬਹੁਤਿਆਂ ਦੇ ਚਰਨਾਂ ਦੀ ਪੌਲ ਲੈ ਲਈ ਹੈ, ਚਰਨਾਮਤ ਲੈ ਲਈ ਹੈ। ਗੁਰਮਤ ਧਰੀ ਸਗਲ ਵਿਦ ਚੀਨੀ। ਹਾਂ, ਇਸ ਤਰ੍ਹਾਂ ਗੁਰਮਤ ਧਾਰਨ ਕਰ ਲਈ ਹੈ, ਹੋਰ ਸਾਰੀ ਜਿਹੜੀ ਵਿਧੀ ਹੈ ਜਿਵੇਂ ਉਹ ਸਿੱਖੀ ਲੈ ਕੇ ਉਹ ਜਿਸ ਢੰਗ ਨਾਲ ਜੀਣਾ ਹੈ। ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਇਹ ਸਾਰਾ ਕੁਝ ਜਾਣ ਲਿਆ ਹੈ। ਸ੍ਰੀ ਮੁਖ ਤੇ ਅਸ ਗਿਰਾ ਉਚਾਰੀ। ਜਦੋਂ ਚਰਨਾਮ ਲੈ ਕੇ ਸਿੱਖ ਸਜ ਗਏ, ਫਿਰ ਉਹਨਾਂ ਨੂੰ ਮਹਾਰਾਜ ਸਿੱਖਿਆ ਦੇਣ ਲੱਗੇ, ਮੁੱਖੋਂ ਬਚਨ ਕਿਹਾ ਹੈ। ਰਾਖੋ ਧਰਮ ਬਰਨ ਅਨੁਸਾਰੀ। ਆਪੋ ਆਪਣੇ ਬਰਨ ਅਨੁਸਾਰ ਵੀ ਧਰਮ ਨੂੰ ਰੱਖੋ। ਜਿਹੜਾ ਸ਼ਸਤਰੀ ਹੈ ਛਤਰੀ ਹੈ, ਜੋਰ ਜ਼ੁਲਮ ਦਾ ਨਾਸ ਕਰੇ, ਗਰੀਬਾਂ ਦੀ ਰਕਸ਼ਾ ਕਰੇ, ਅਤੇ ਜਿਹੜਾ ਕੋਈ ਬ੍ਰਾਹਮਣ ਹੈ ਵੀ ਉਹ ਵੇਦ ਪੜ੍ਹੇ ਪੜ੍ਹਾਵੇ, ਦਾਨ ਕਰੇ ਕਰਾਵੇ, ਜਗ ਕਰੇ, ਨਾਮ ਜਪੇ ਜਪਾਵੇ। ਜਿਹੜਾ ਕੋਈ ਵੈਸ ਹੈ ਉਹ ਨਾਲੇ ਦੁਕਾਨ ਦਾ ਕੰਮ ਕਰੇ, ਹੱਕ ਸੱਚ ਦੀ ਕਮਾਈ ਕਰਕੇ ਖਾਵੇ, ਝੂਠ ਬੇਈਮਾਨੀ ਨਾ ਕਰੇ। ਉਹ ਕਹਿੰਦੇ ਆਪੋ ਆਪਣਾ ਜਿਹੜਾ ਸਵੈ ਧਰਮ ਹੈ ਸੁਦਰ ਸਰਵੰਗ ਪਰਾਗ ਕਰਤਾ ਹੈ, ਇਹ ਸਰਵ ਸਭ ਨੂੰ ਤਾਂ ਏਕ ਸਭ ਨੂੰ, ਸਾਰਿਆਂ ਦਾ ਜਿਹੜਾ ਧਰਮ ਹੈ ਇੱਕ ਪਰਮੇਸ਼ਰ ਦਾ ਨਾਮ ਜਪਣਾ, ਉਹਦੇ ਉਪਦੇਸ਼ ਨੂੰ ਕਮਾਉਣਾ। ਇਉਂ ਆਪੋ ਆਪਣੇ ਧਰਮਾਂ ਅਨੁਸਾਰ ਵੀ ਤੁਸੀਂ ਧਰਮ ਵਿੱਚ ਕਾਇਮ ਰਹੋ ਜੀ। ਸਤਿਨਾਮ ਸਿਮਰਹੁ ਯੁਤ ਪ੍ਰੀਤੀ। ਸਾਰੇ ਕਹਿੰਦੇ ਜਿਨ੍ਹਾਂ ਨੇ ਚਰਨਾਮ ਤੇ ਲਿਖਿਆ ਪ੍ਰੀਤੀ ਸਹਿਰ ਸੱਚਾ ਨਾਮ ਵਾਹਿਗੁਰੂ ਵਾਹਿਗੁਰੂ ਮੁਖੋਂ ਜਪੋ। ਵੰਡ ਖਾਹੁ ਭੋਜਨ ਸ਼ੁਭ ਰੀਤੀ। ਬੜੇ ਸੋਹਣੀ ਮਰਜ਼ਾਦਾ ਅਨੁਸਾਰ ਪੰਗਤ ਲਾ ਕੇ ਭੋਜਨ ਵੰਡ ਕੇ ਛਕਿਆ ਕਰੋ। ਸਤਿਗੁਰ ਬਾਣੀ ਕੋ ਅਭਿਆਸਾ। ਨਾਲ ਨਾਲ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ ਇਹਦੀ ਇਹਦਾ ਅਭਿਆਸ ਕਰਿਆ, ਬਾਣੀ ਬਹੁਤ ਪੜਿਆ ਕਰੋ। ਕਰਹੋ ਸਦਾ ਹੋਏ ਗਿਆਨ ਪ੍ਰਕਾਸ਼ਾ। ਗੁਰਬਾਣੀ ਦਾ ਅਭਿਆਸ ਕਰੋ, ਕੋਈ ਬਾਣੀ ਪੜ੍ਹੀ ਜਾਓਗੇ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਊ, ਪਰਮੇਸ਼ਰ ਦਾ ਗਿਆਨ ਹੋ ਜਾਵੇਗਾ। ਇਸ ਪ੍ਰਕਾਰ ਕੋ ਸੁਣ ਉਪਦੇਸ਼ਾ। ਇਸ ਤਰ੍ਹਾਂ ਜਿਨ੍ਹਾਂ ਨੇ ਸਿੱਖੀ ਧਾਰੀ ਹੈ ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ, ਘਰ ਘਰ ਬੰਧਨ ਗਏ ਨਿਜ ਦੇਸ਼ਾ, ਮਹਾਰਾਜ ਨੂੰ ਮੱਥੇ ਟੇਕ ਟੇਕ ਕੇ ਆਪੋ ਆਪਣੇ ਦੇਸ਼ਾਂ ਨੂੰ ਚਲੇ ਗਏ ਹਨ। ਮਹਿਮਾ ਕਰਤ ਜਾਤ ਮਗ ਮਾਹੀ, ਰਸਤਿਆਂ ਵਿੱਚ ਵੀ ਗੁਰੂ ਮਹਾਰਾਜ ਦੀ ਮਹਾਨ ਮਹਿਮਾ ਕਰਦੇ ਜਾਂਦੇ ਹਨ। ਇਹ ਅਵਤਾਰ ਪ੍ਰਭੂ ਕੋ ਆਹੀ, ਜਿਹੜੇ ਗੁਰੂ ਨਾਨਕ ਸਾਹਿਬ ਤਾਂ ਪ੍ਰਤੱਖ ਹੀ ਵਾਹਿਗੁਰੂ ਦਾ ਅਵਤਾਰ ਆ ਗਏ ਹਨ। ਪੁਨ ਰਾਣੀ ਸੁਤ ਕੋ ਸੰਗ ਲੀਨੇ, ਜਿਹੜੇ ਜਿਹੜੀ ਰਾਣੀ ਸੀ ਨਾ ਹੰਸ ਜੀ ਦੀ, ਇਸਨੇ ਆਪਣੇ ਪੁੱਤਰ ਅੰਮ੍ਰਿਤ ਰਾਏ ਨੂੰ ਨਾਲ ਲਿਆ ਹੋਇਆ ਹੈ। ਪਾਨ ਚਰਨ ਪਰ ਬੰਧਨ ਕੀਨੇ, ਮਹਾਰਾਜ ਦੇ ਚਰਨਾਂ ਤੇ ਆ ਕੇ ਦੋਵਾਂ ਨੇ ਨਮਸਕਾਰ ਕੀਤੀ। ਤਿੰਨ ਬਿਲੋਕ ਬੋਲੇ ਜਗ ਤੇ ਸ਼ਾ, ਉਹਨਾਂ ਵੱਲੀ ਵੇਖ ਕੇ ਜਗ ਦੇ ਮਾਲਕ ਸਤਿਗੁਰੂ ਓਂ ਬੋਲੇ, ਅਬ ਤੁਮ ਜਾਹੋ ਆਪਣੇ ਦੇਸ਼ਾ। ਮਹਾਰਾਜ ਕਹਿੰਦੇ ਵੀ ਤੁਸੀਂ ਦੋਵੇਂ ਹੁਣ ਆਪਣੇ ਇਲਾਕੇ ਨੂੰ ਚਲੇ ਜਾਓ, ਹਾਂਸੀ ਨੂੰ ਚਲੇ ਜਾਓ। ਸਨਮੁਖ ਹੋਏ ਕਰ ਕਰ ਹੋ ਲੜਾਈ, ਤੁਸੀਂ ਛਤਰੀ ਓ ਸਾਹਮਣੇ ਹੋ ਕੇ ਬੈਰੀਆਂ ਨਾਲ ਲੜਾਈ ਕਰੋ। ਨਹਿ ਠਹਿਰੈ ਅਰ ਜਾਹੇ ਭਲਾਈ, ਕਹਿੰਦੇ ਅਸੀਂ ਵਚਨ ਕਰਦੇ ਹਾਂ ਬੈਰੀ ਕੋਈ ਨੀ ਖੜੇਗਾ, ਜਦੋਂ ਜੰਗ ਵਿੱਚ ਤੁਸੀਂ ਚਲੇ ਜਾਓਗੇ ਸਭ ਭੱਜ ਜਾਣਗੇ। ਸਰਬ ਰਾਜ ਤੁਮ ਆਪਣਾ ਲੀਜੈ, ਇਸ ਤਰ੍ਹਾਂ ਵੀ ਅੰਮ੍ਰਿਤ ਰਾਏ ਤੂੰ ਜਿਹੜਾ ਆਪਣਾ ਪਿਓ ਦਾ ਰਾਜ ਭਾਗ ਹੈ ਸਾਰਾ ਲੈ ਲੈ ਜਾ ਕੇ। ਸਤ ਨਾਮ ਕੋ ਜਾਪ ਜਪੀਜੈ, ਰਾਜਗੱਦੀ ਤੇ ਬੈਠ ਕੇ ਸੱਚੇ ਨਾਮ ਦਾ ਜਿਹੜਾ ਜਾਪ ਹੈ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ। ਸੁਣ ਰਜਾਏ ਨਿਜ ਸਿਰ ਪਰ ਧਰਕੈ, ਇਸ ਤਰ੍ਹਾਂ ਇਹਦੀ ਜਿਹੜੀ ਮਾਂ ਹੈ ਤੇ ਪੁੱਤਰ ਹੈ ਦੋਹਾਂ ਨੇ ਸੁਣ ਕੇ ਮਹਾਰਾਜ ਦੀ ਆਗਿਆ ਨੂੰ ਸਿਰ ਤੇ ਮਨ ਕੇ ਖਿੜੇ ਮੱਥੇ ਪ੍ਰਵਾਨ ਕਰਕੇ, ਗਮਨੇ ਸ਼ਿਪਰ ਹਰਖ ਉਰ ਭਰ ਕੇ, ਦੇਹ ਵਿੱਚ ਖੁਸ਼ੀ ਨਾਲ ਭਰੇ ਹੋਏ ਬੜੀ ਛੇਤੀ ਚਲੇ ਗਏ ਹਾਂਸੀਪੁਰ ਨੂੰ। ਕਹੂੰ ਕਹੂੰ ਤੇ ਸੈਨ ਬਟੋਰੀ, ਮਹਾਰਾਜ ਨੇ ਬਚਨ ਕੀਤੇ ਸੀ ਇਸ ਕੋਈ ਕਿਤੋਂ ਫੌਜ ਕਿਤੋਂ ਫੌਜ ਪਾ, ਥੋੜੀ ਬਹੁਤੀ ਫੌਜੀ ਇਕੱਠੀ ਕਰ ਲਈ ਹੈ। ਪਹੁੰਚੇ ਆਪਣੇ ਦੇਸ਼ ਬਹੋਰੀ, ਫੌਜ ਇਕੱਠੀ ਕਰਕੇ ਫਿਰ ਆਪਣਾ ਜਿਹੜਾ ਦੇਸ਼ ਇਲਾਕਾ ਹੈ ਜਾਪੁਰ ਸ਼ਹਿਰ ਹਾਂਸੀ ਇੱਥੇ ਚਲੇ ਗਏ। ਸੰਗਤ ਫੰਗੈ ਜੰਗ ਮਚਾਇਓ, ਫੌਜ ਨੂੰ ਲੈ ਕੇ ਬੰਦੂਕਾਂ ਦੇ ਨਾਲ ਜੰਗ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰ ਸੋ ਸਾਰ ਬਜਾਇਓ, ਕਹਿੰਦੇ ਲੋਹੇ ਦੇ ਨਾਲ ਲੋਹਾ ਖੜਕਾਇਆ ਹੈ। ਪ੍ਰਬਲ ਲੋਹੋ ਇਨਕੋ ਭਾ ਐਸੇ, ਨਾਨਕ ਸਾਹਿਬ ਜੀ ਦਾ ਵਰ ਰੂਪ ਬਚਨ ਸੀ ਜਿਸ ਕਰਕੇ ਇਹਨਾਂ ਦਾ ਜਿਹੜਾ ਸ਼ਸਤਰ ਐਸਾ ਕਹਿੰਦੇ ਪ੍ਰਬਲ ਹੋ ਗਿਆ, ਇਹਨਾਂ ਉਹਨਾਂ ਬੈਰੀਆਂ ਤੇ ਹਾਵੀ ਹੋ ਗਿਆ ਹੈ। ਆਗੈ ਠਹਿਰ ਸਕੈ ਨਹਿ ਕੈਸੇ, ਜਿਸ ਕਰਕੇ ਬੈਰੀ ਜਾ ਜਿਹੜਾ ਦਲ ਇਹਨਾਂ ਦੇ ਅੱਗੇ ਕਿਸੇ ਤਰ੍ਹਾਂ ਟਿਕ ਨਹੀਂ ਰਿਹਾ, ਖੜ ਨਹੀਂ ਰਿਹਾ ਹੈ। ਮਾਰ ਮਾਰ ਭੱਟ ਧਰਨ ਗਿਰਾਏ, ਮਾਰ ਮਾਰ ਕੇ ਬੈਰੀਆਂ ਦੇ ਸੂਰਵੀਰ ਧਰਤੀ ਤੇ ਸਿੱਟ ਦਿੱਤੇ। ਰਿਪ ਦੇਖਿਆ ਜਨ ਜਮ ਇਹ ਆਏ, ਜਿਹੜੇ ਬੈਰੀ ਇਉਂ ਦੇਖ ਰਹੇ ਵੀ ਮਾਨੋ ਇਹ ਤਾਂ ਸਾਨੂੰ ਜਮਦੂਤ ਮਾਰਨ ਲਈ ਆ ਗਏ ਹਨ। ਸਨਮੁਖ ਜਬ ਅਸਕੀਨ ਲੜਾਈ, ਇਸ ਤਰ੍ਹਾਂ ਅੰਮ੍ਰਿਤ ਰਾਏ ਨੇ ਫੌਜ ਲੈ ਕੇ ਜਨਾ ਸਾਹਮਣੇ ਹੋ ਕੇ ਬੈਰੀਆਂ ਨਾਲ ਲੜਾਈ ਕੀਤੀ। ਗੁਰ ਬਰ ਤੇ ਸਭ ਸ਼ਤਰੂ ਭਲਾਈ, ਗੁਰੂ ਮਹਾਰਾਜ ਦੇ ਬਰ ਰੂ ਬਚਨ ਕਰਕੇ ਬੈਰੀ ਸਾਰੀ ਦੌੜ ਗਏ। ਲੀਨੋ ਸਰਬ ਜਾਏ ਨਿਜ ਦੇਸ਼ਾ, ਇਸ ਤਰ੍ਹਾਂ ਆਪਣਾ ਜਿਹੜਾ ਇਲਾਕਾ ਸੀ ਸਾਰਾ ਇਸਨੇ ਲੈ ਲਿਆ, ਕਬਸ ਕਰ ਲਿਆ। ਕਰਤ ਭਇਓ ਸੋ ਰਾਜ ਨਰੇਸ਼ਾ, ਜਿਹੜਾ ਇਹ ਅੰਮ੍ਰਿਤ ਰਾਏ ਸੀ ਰਾਜਾ ਬਣ ਕੇ ਰਾਜ ਭਾਗ ਕਰਨ ਲੱਗਿਆ। ਪਟਨੇ ਨਗਰ ਵਿਖੇ ਰਾਜਧਾਨੀ, ਹਾਂਸੀ ਦੀ ਰਾਜਧਾਨੀ ਛੱਡ ਕੇ ਕਹਿੰਦੇ ਪਟਨਾ ਸ਼ਹਿਰ ਵਿੱਚ ਇਹਨੇ ਆਪਣੀ ਰਾਜਧਾਨੀ ਬਣਾ ਲਈ। ਰਹਿਤ ਭਇਓ ਗੁਰ ਮਹਿਮਾ ਜਾਨੀ, ਪਟਨੇ ਵਿੱਚ ਰਾਜਧਾਨੀ ਬਣਾ ਕੇ ਰਹਿਣ ਲੱਗਿਆ, ਗੁਰੂ ਨਾਨਕ ਸਾਹਿਬ ਦੀ ਮਹਿਮਾ ਸਮਝੀ। ਸ੍ਰੀ ਅੰਗਦ ਜੀ ਸੁਣੀਏ ਕਾਨਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਆਪ ਧਿਆਨ ਦੇ ਕੇ ਸੁਣੀਏ। ਤਹਿਤੇ ਸ੍ਰੀ ਗੁਰ ਕੀਨ ਭਿਆਨਾ, ਗੁਰੂ ਨਾਨਕ ਸਾਹਿਬ ਜੀ ਨੇ ਉਹ ਕੁਰਕਸ਼ੇਤਰ ਤੀਰਥਾਂ ਫਿਰ ਚਲਣਾ ਕੀਤਾ। ਅਪਰ ਥਾਨ ਕੋ ਗਮਨੇ ਸਵਾਮੀ, ਮਾਲਕ ਸਵਾਮੀ ਫਿਰ ਕਿਸੇ ਹੋਰ ਥਾਂ ਨੂੰ ਚਲੇ ਗਏ। ਜਗਤ ਉਧਾਰਨ ਕੇਵਲ ਕਾਮੀ, ਇਹਨਾਂ ਦਾ ਸਿਰਫ ਕੰਮ ਇਹ ਹੈ ਵੀ ਸੰਸਾਰ ਦੇ ਲੋਕਾਂ ਦਾ ਉਧਾਰ ਕਰਨਾ, ਇਹਨਾਂ ਨੂੰ ਉਤਾਰਨਾ ਹੈ। ਦੋਹਰਾ ਖਲ ਖੰਡਨ ਜਗ ਮੰਡਨੀ, ਆ ਜਿਹੜੀ ਕਵਤਾ ਦੀ ਦਾਤੀ ਸ਼ਕਤੀ ਹੈ, ਜਿਹੜੇ ਮੂਰਖ ਲੋਕ ਉਹਨਾਂ ਨੂੰ ਟੁੱਟੇ ਕੁੱਟੇ ਕਰਨ ਵਾਲੀ ਸੰਸਾਰ ਨੂੰ ਸੰਵਾਰਨ ਵਾਲੀ ਹੈ। ਪੁਜ ਦੰਡਨ ਭਰ ਬੰਡ, ਪੂਜਾ ਡੰਡ ਜਿਹੜੇ ਹੈ, ਪੂਜਾ ਜਿਹੜੀਆਂ ਡੰਡੇ ਵੱਤ ਮਜ਼ਬੂਤ ਹੈ ਤੇ ਬਲਵਾਨ ਹੈ। ਰੁੰਡ ਕਰਨ ਅਰ ਮੁੰਡ ਭਖ, ਜਿਹੜਾ ਕੋਈ ਕਹਿੰਦੇ ਜਿਹੜਾ ਮੁੰਡ ਨਾਵੇਂ ਦੈਂਤ ਹੈ, ਉਹਨੂੰ ਖਾ ਜਾਣ ਵਾਲੀ ਹੈ, ਸਿਰ ਧਰਵ ਖੜਾ ਕਰ ਦੇਣ ਵਾਲੀ। ਜੈ ਜੈ ਚੰਡ ਪ੍ਰਚੰਡ, ਜਿਹੜੇ ਤੇਜ ਤਰਾਰੀ ਜਿਹੇ ਸ਼ਕਤੀ ਹੈ, ਚੰਡੀ ਵਾਤੋ ਦੀ ਜੈ ਹੋਵੇ, ਫਤਿਹ ਹੋਵੇ। ਪਰਮੇਸ਼ਰ ਦੀ ਜਿਹੜੀ ਸੱਤਾ ਕੈਸੀ ਹੈ, ਜਿਹੜੇ ਖਲ ਮੂਰਖ ਸੁਭਾਅ ਵਾਲੇ ਉਹਨਾਂ ਨੂੰ ਟੁੱਟੇ ਟੁੱਟੇ ਕਰਨ ਦੇਣ ਵਾਲੀ ਪਰਮੇਸ਼ਰ ਦੀ ਸੱਤਾ ਜਾਂ ਗੁਰਬਾਣੀ, ਸੰਸਾਰ ਦੇ ਜਿਹੜੇ ਜੀਵ ਹੈ ਉਹਨਾਂ ਦੇ ਜੀਵਨ ਨੂੰ ਸਵਾਰ ਦੇਣ ਵਾਲੀ ਹੈ। ਕੁਝ ਦੰਡਨ ਭਰ ਬੰਡ, ਕਹਿੰਦੇ ਉਹ ਬਾਣੀ ਰੂਪ ਦੀਆਂ ਤੁਕਾਂ ਜਿਹੜੀਆਂ ਇਹੀ ਬਾਹਾਂ ਹਨ। ਇਸ ਤਰ੍ਹਾਂ ਕਹਿੰਦੇ ਤੁਕਾਂ ਰੂਪ ਜਿਹੜੀਆਂ ਬਾਹਾਂ ਹਨ, ਉਹ ਕਹਿੰਦੀਆਂ ਬੜੀਆਂ ਬਲਵਾਨ ਹਨ, ਡੰਡੇ ਬਤ ਮਜ਼ਬੂਤ ਹਨ। ਰੁੰਡ ਕਰਨ ਅਰ ਮੁੰਡ ਭਖ, ਇਸ ਤਰ੍ਹਾਂ ਜਿਹੜਾ ਹੰਕਾਰ ਰੂਪੀ ਮੁੰਡ ਕੀ ਹੈ, ਦੈਂਤ ਸਿਰ ਹੈ, ਉਹਨੂੰ ਖਾ ਜਾਣ ਵਾਲੀ ਹੈ। ਰੁੰਡ ਜਿਹੜੇ ਧੜੇ ਉਹਨਾਂ ਨੂੰ ਇਸ ਤਰ੍ਹਾਂ ਖੰਡਾ ਦੇਣ, ਧੜੇ ਖਤਮ ਕਰ ਦੇਣ ਵਾਲੀ ਹੈ। ਜੈ ਜੈ ਚੰਡ ਪ੍ਰਚੰਡ, ਐਸੀ ਜਿਹੜੀ ਸੱਤਾ ਹੈ ਜਾਂ ਇਸ ਤਰ੍ਹਾਂ ਜਿਹੜੀ ਗਿਆਨਮਈ ਬਾਣੀ ਹੈ, ਤੇਜ ਤੋਂ ਤੇਜ ਗਿਆਨ ਬਖਸ਼ਣ ਵਾਲੀ, ਉਹਦੀ ਜਿੱਤ ਹੋਵੇ, ਫਤਿਹ ਹੋਵੇ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਅਗਲਾ ਇਤਿਹਾਸ ਸੁਣ ਲਈਏ। ਮੰਦ ਮੰਦ ਗਮਨੇ ਸੁਖ ਰਾਸਾ, ਸੁਖਾਂ ਦੇ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਜੀ ਕੁਰਸ਼ੇਤਰ ਤੋਂ ਫਿਰ ਹੌਲੀ ਹੌਲੀ ਅੱਗੇ ਨੂੰ ਚੱਲ ਪਏ। ਆਇਓ ਸ੍ਰੀ ਗੰਗਾ ਕੋ ਮੇਲਾ, ਇਹਨੂੰ ਕਹਿੰਦੇ ਜਿਹੜਾ ਗੰਗਾ ਦਾ ਮੇਲਾ ਆ ਗਿਆ, ਭਾਵ ਗੰਗਾ ਤੇ ਕੁੰਭ ਲੱਗਣ ਦਾ ਸਮਾਂ ਆ ਗਿਆ ਹੈ। ਪੀਰ ਭੂਰ ਤਹਿ ਭਈ ਸਕੇਲਾ, ਕਰਕੇ ਗੰਗਾ ਤੇ ਕਹਿੰਦੇ ਬੁਰੇ ਲੋਕਾਂ ਦੀ ਭੀੜ ਇਕੱਠੀਆਂ ਹੋ ਗਈ। ਪੂਰਬ ਪਸਚਮ ਉਤਰ ਕੇਰੇ, ਚੜ੍ਹਦੀ ਤਰਫ ਤੋਂ ਵੀ, ਸ਼ਿਵ ਦੀ ਤਰਫ ਤੋਂ, ਪਹਾੜ ਦੀ ਤਰਫ ਤੋਂ, ਨਰਦ ਦੱਖਣ ਕੇ ਆਏ ਕਨੇਰੇ, ਦੱਖਣ ਦੀ ਤਰਫ ਤੋਂ ਵੀ ਬੇਨਤੀ ਲੋਕ ਆਏ ਕੁੰਭ ਦੇ ਮੇਲੇ ਤੇ। ਮਹਾਪੁਰਖ ਲਖ ਮੱਜਨ ਕਾਰਨ, ਇਸੇ ਤਰ੍ਹਾਂ ਮਹਾਪੁਰਬ ਲਖ ਮੱਜਨ ਕਾਰਨ, ਮਹਾਨ ਕਹਿੰਦੇ ਵੱਡਾ ਪੁਰਬ ਦਾ ਸਮਾਂ ਜਾਣ ਕੇ ਇਸ਼ਨਾਨ ਕਰਨ ਲਈ, ਅਨਗਨ ਨਰ ਭੇ ਕਲਖ ਉਤਾਰਨ, ਅਨੇਕਾਂ ਲੋਕ ਇੱਥੇ ਇਕੱਠਿਆਂ ਹੋ ਗਏ ਨਾ ਨਾ ਕੇ ਆਪਣੇ ਪਾਪ ਲਾਉਣ ਲਈ। ਤਹਾਂ ਜਾਏ ਡੇਰਾ ਕੀਏ ਸਵਾਮੀ, ਇਸ ਤਰ੍ਹਾਂ ਗੰਗਾ ਦੇ ਉੱਪਰ ਜਾ ਕੇ ਸਤਿਗੁਰੂ ਨੇ ਆਪਣਾ ਟਿਕਾਣਾ ਕਰ ਲਿਆ। ਵੱਡੀ ਭੀੜ ਲਖ ਅੰਤਰ ਜਾਮੀ, ਅੰਤਰਜਾਮੀ ਨੇ ਜਾਣਿਆ ਵੀ ਬੜੀ ਲੋਕਾਂ ਦੀ ਭੀੜ ਹੈ, ਬਹੁਤ ਆਏ ਹੋਏ ਹੈ। ਸਭ ਕੇ ਹਿਰਦੇ ਮਲੀਨ ਬਿਲੋਕਨ, ਗੁਰੂ ਮਹਾਰਾਜ ਨੇ ਕਹਿੰਦੇ ਇਸ ਤਰ੍ਹਾਂ ਦੇਖਿਆ ਵੀ ਸਾਰਿਆਂ ਦੇ ਹਿਰਦੇ ਤਾਂ ਬਹੁਤ ਮੈਲੇ ਹੀ ਹੈ, ਗੰਦੇ ਹਨ। ਨਿਰਮਲ ਕਰ ਮਨ ਕਿਨਹੋ ਨ ਰੋਕਨ, ਆਪਣੇ ਮਨ ਨੂੰ ਨਿਰਮਲ ਕਰਕੇ ਕਿਸੇ ਨੇ ਵੀ ਪਰਮੇਸ਼ਰ ਦੀ ਤਰਫ ਨਹੀਂ ਲਾਇਆ, ਮਨ ਨੂੰ ਨਿਰਮਲ ਕਰਕੇ ਨਹੀਂ ਰੋਕਿਆ ਹੈ। ਰੈਨ ਬਿਤੀ ਹੋਈ ਜਬ ਭੋਰਾ, ਗੁਰੂ ਮਹਾਰਾਜ ਨੂੰ ਇੱਥੇ ਆਇਆ, ਰਾਤ ਬੀਤ ਗਈ ਹੈ ਤੇ ਸਵੇਰ ਹੋਇਆ ਹੈ। ਮੱਜਨ ਕਰਨ ਗਏ ਭਲ ਠੌਰਾ, ਚੰਗੀ ਕਹਿੰਦੇ ਜਗ੍ਹਾ ਹੈ ਨਾ, ਹਰ ਕੀ ਪੌੜੀ ਹੈ ਗੰਗਾ ਤੇ, ਉੱਥੇ ਇਸ਼ਨਾਨ ਕਰਨ ਲਈ ਚਲੇ ਗਏ। ਕਈ ਲੱਛ ਮੱਜਨ ਨਰ ਕਰਹੀ, ਉੱਥੇ ਹਰ ਕੀ ਪੌੜੀ ਵਾਲੇ ਥਾਂ ਕਈ ਲੱਖਾਂ ਦੀ ਤਾਦਾਦ ਵਿੱਚ ਲੋਕ ਇਸ਼ਨਾਨ ਕਰੀ ਜਾ ਰਹੇ। ਭਾਓ ਭਗਤ ਕੋ ਉਰ ਮਹਿ ਧਰਹੀ, ਭਾਓ ਭਗਤ ਕੋ ਉਰ ਨਹਿ ਧਰਹੀ, ਜਿਹੜੀ ਪ੍ਰੇਮ ਨਾਲ ਭਗਤੀ ਹੈ ਉਹ ਹਿਰਦੇ ਵਿੱਚ ਕੋਈ ਨਹੀਂ ਧਾਰ ਰਿਹਾ, ਉਹ ਮੂੰਹ ਤੋਂ ਹਰੇ ਰਾਮ ਬਥੇਰਾ ਕਰਦੇ ਹੈ। ਦੇ ਸੂਰਜ ਕੋ ਨੀਰ ਕਨੇਰਾ। ਇਹ ਕਹਿੰਦੇ ਨਾ ਨੂੰ ਕਿਤੇ ਪਾਣੀ ਬੜਾ ਸੂਰਜ ਨੂੰ ਦੇਈ ਜਾਂਦੇ ਤਾਂ ਨੂੰ ਪਾਣੀ ਨੂੰ ਝੱਟੀ ਜਾਂਦੇ। ਫਿਰ ਨਹਿ ਮਨ ਸ਼ਿਨ ਚਾਹੁੰਦੇ ਸ਼ਫੇਰਾ। ਮਨ ਚਾਰ ਸ਼ਫੇਰੇ ਫਿਰਦਾ, ਮਨ ਕਿਸੇ ਦਾ ਟਿਕਿਆ ਨੀ, ਹਰੇ ਰਾਮ ਤੇ ਪਾਣੀ ਬੜਾ ਸਿੱਟਦੇ ਐ ਦਵਲ ਦੇ। ਤਿੰਨ ਕੇ ਬੀਚ ਪਹੁੰਚੇ ਜਬ ਹੀ, ਪਾਣੀ ਸਿੱਟਣ ਵਾਲਿਆਂ ਦੇ ਵਿਚਕਾਰ ਜਦੋਂ ਗੁਰੂ ਮਹਾਰਾਜ ਜਾ ਪਹੁੰਚੇ ਨੇ। ਨਾਨਕੀਨ ਸ੍ਰੀ ਸਤਿਗੁਰ ਤਬ ਹੀ, ਗੁਰੂ ਮਹਾਰਾਜ ਨੇ ਵੀ ਝੁੱਬੀ ਜੀ ਮਾਰ ਕੇ ਉੱਥੇ ਇਸ਼ਨਾਨ ਕਰ ਲਿਆ। ਪਸਚਮ ਦਿਸ਼ ਮੁਖ ਕਰ ਗੁਣ ਖਾਨੀ, ਚੜ੍ਹਦੀ ਤਰਫ ਨੂੰ ਪਾਣੀ ਸਿਰਦੇ ਸੀ, ਮਹਾਰਾਜ ਨੇ ਸ਼ਬਦੀ ਤਰਫ ਨੂੰ ਮੂੰਹ ਜਾ ਕਰ ਲਿਆ। ਕਰ ਅੰਜੁਲ ਸੋ ਸਿੰਚਤ ਪਾਣੀ, ਆਪਣਾ ਹੱਥ ਦਾ ਬੁੱਕ ਜਾ ਬਣਾ ਕੇ ਤੇ ਉਹਦੇ ਨਾਲ ਸ਼ਬਦੀ ਤਰਫ ਨੂੰ ਪਾਣੀ ਜਾ ਸਿੰਜਣ ਲੱਗੇ, ਸਿੱਟਣ ਲੱਗ ਪਏ। ਕਿਤਕ ਕਾਲ ਕਰ ਇਸੀ ਪ੍ਰਕਾਰ, ਕੁਝ ਕੁ ਸਮਾਂ ਸ਼ਬਦੀ ਤਰਫ ਮੂੰਹ ਜਾ ਕਰਕੇ ਜਦੋਂ ਕਹਿੰਦੇ ਪਾਣੀ ਸਿੱਟਣਾ ਕੀਤਾ। ਸੁਰਸਰ ਕੇ ਮਧ ਖਰੇ ਉਦਾਰਾ, ਜਿਹੜਾ ਗੰਗਾ ਉਹਦੇ ਵਿਚਕਾਰ ਸਤਿਗੁਰੂ ਖੜੋਤੇ ਤੇ ਬੁੱਕ ਭਰ ਭਰ ਕੇ ਸਿੱਟੀ ਜਾਂਦੇ ਸ਼ਿਵਜੀ ਤਰਫ ਨੂੰ। ਲੋਕ ਬਿਲੋਕਤ ਅਚਰਜ ਮਨ ਹੈ, ਉੱਥੇ ਲੋਕ ਨਹਾ ਰਹੇ ਸੀ, ਵੇਖ ਵੇਖ ਕੇ ਬੜੀ ਹੈਰਾਨੀ ਜੀ ਮੰਨਦੇ ਹੈ। ਇਹ ਕੌਣ ਸੇ ਬਚਨ ਬਖਾਨ ਹੈ, ਆਪੋ ਵਿੱਚ ਹੀ ਕੁਸਰ ਮੁਸਰ ਜਾ ਕਰਨ ਲੱਗੇ ਵੀ ਕਹਿੰਦੇ ਆ ਕੌਣ ਇਹ ਕਿਵੇਂ ਕਰ ਰਿਹਾ ਹੈ। ਹਿੰਦੂ ਕਿਦੋਂ ਤੁਰਕ ਹੈ ਕੋਈ, ਜਾਂ ਵੀ ਹਿੰਦੂਆਂ ਵਿੱਚੋਂ ਹੈ ਕੋਈ ਜਾਂ ਕੋਈ ਮੁਸਲਮਾਨਾਂ ਵਿੱਚੋਂ ਹੀ ਆ ਗਿਆ। ਜਾਨੀ ਜਾਏ ਨਾ ਇਹ ਗੱਤ ਜੋਈ, ਜਿਹੜੀ ਜਿਹੜੀ ਹਾਲਤ ਹੈ ਉਹ ਤਾਂ ਜਾਣੀ ਨੀ ਜਾਂਦੀ, ਸਮਝੀ ਨੀ ਜਾਂਦੀ, ਰੀਤੀ ਮਰਯਾਦਾ ਵੀ ਹੋਰ ਹੀ ਕਰਦਾ ਹੈ। ਇਸ ਪ੍ਰਕਾਰ ਉਰ ਅਚਰਜ ਧਾਰਕ ਹੈ, ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਬੜੀ ਹੈਰਾਨੀ ਜੀ ਧਾਰਕ ਹੈ। ਬੂਜਤ ਗੁਰਸੋਂ ਬਚਨ ਉਚਾਰਕ ਹੈ, ਵਿੱਚੋਂ ਕੁਝ ਬੋਲ ਪਏ ਹੈ ਬਚਨ ਜਾ ਕਹਿ ਕੇ ਸਤਿਗੁਰੂ ਜੀ ਤੋਂ ਪੁੱਛਣ ਲੱਗ ਪਏ। ਹਿੰਦੂ ਕਦੋਂ ਤੁਰਕ ਤੂੰ ਕੋਈ, ਪਾਣੀ ਨੂੰ ਸ਼ਬਦੀ ਤਰਫ ਛੱਟਣ ਵਾਲਿਆ ਤੂੰ ਮੁਸਲਮਾਨ ਆਤਮਾ ਕੋਈ ਹਿੰਦੂ ਹੀ ਹੈ। ਕਹੋ ਸਾਚ ਨਹਿ ਰਾਖੋ ਗੋਈ, ਸੱਚਾ ਸੱਚਾ ਬਚਨ ਕਹਿ ਕੇ ਲੁਕੋ ਕੇ ਗੁਪਤ ਕਰਕੇ ਨਾ ਰੱਖੀ। ਹੁਣ ਤੁਰਕ ਜੇ ਹੈ ਗੰਗਾ ਕਿਉਂ ਆਇਓ, ਵੀ ਤੂੰ ਮੁਸਲਮਾਨ ਹੈ ਫਿਰ ਇੱਥੇ ਗੰਗਾ ਦੇ ਕੁੰਭ ਤੇ ਕਿਉਂ ਚੱਲ ਕੇ ਆਏ। ਮਿਲ ਹਿੰਦੂਨ ਮੈਂ ਨਹਾਨ ਰਚਾਇਓ, ਹਿੰਦੂਆਂ ਵਿੱਚ ਮਿਲ ਕੇ ਕਿਉਂ ਤੂੰ ਨਹਾਉਣਾ ਸ਼ੁਰੂ ਕੀਤਾ ਹੈ। ਜੇ ਹਿੰਦੂ ਪਸਚਮ ਮੁਖ ਕਰਕੇ, ਵੀ ਤੂੰ ਹਿੰਦੂ ਹੈ ਫਿਰ ਸ਼ਿਵਦੀ ਤਰਫ ਮੂੰਹ ਜਾ ਕਰਕੇ, ਨਹਾਏ ਦੇਤ ਜਲ ਕਿਆ ਸੋ ਵਿਚਰ ਕੇ, ਵਿਚਾਰ ਕੇ ਨਹਾ ਕੇ ਪਾਣੀ ਜਾ ਦਿੰਦਾ ਸ਼ਿਵਦੀ ਤਰਫ। ਇਤ ਦਿਸ਼ ਕੋ ਦੇਵਹਿ ਪਾ ਕਿਉਂ ਕਿਉਂ ਦੇਵਹਿ ਪਾਨੀ, ਆ ਸ਼ਿਵਜੀ ਤਰਫ ਤੂੰ ਵੀ ਪਾਣੀ ਕਿਉਂ ਦੇ ਰਿਹਾ ਹੈ। ਕਿਸ ਕੇ ਕਹੇ ਰੀਤ ਨਹੀਂ ਠਾਨੀ, ਕਿਹਦੇ ਆਖੇ ਤੂੰ ਕਹਿੰਦੇ ਨਵੀਂ ਜੀ ਰੀਤੀ ਕੀਤੀ ਹੈ। ਸੁਣ ਕਰ ਬੋਲੇ ਕਿਰਪਾ ਨਿਧਾਨ, ਗੁਰੂ ਮਹਾਰਾਜ ਜੀ ਪਾਣੀ ਛੱਟਣਾ ਜਾ ਛੱਡ ਕੇ ਕਿਰਪਾ ਦੇ ਖਜ਼ਾਨੇ ਫਿਰ ਸੁਣ ਕੇ ਬੋਲੇ, ਤੁਮ ਇਤ ਦਿਸ਼ ਜਲ ਦਿਓ ਕਿਆ ਜਾਨਾ। ਕਹਿੰਦੇ ਵੀ ਤੁਸੀਂ ਕੀ ਜਾਣ ਕੇ ਇਸ ਤਰਫ ਨੂੰ ਪਾਣੀ ਨੇ ਚੜ੍ਹੇ ਦੀ ਤਰਫ ਨੂੰ ਕੀ ਜਾਣ ਕੇ ਤੁਸੀਂ ਪਾਣੀ ਸਿੱਟਦੇ ਹੋ, ਕਿਹ ਤੁਮ ਦੇ ਹੋ ਕੌਣ ਤੇਹ ਲਈ, ਕਿਹਨੂੰ ਪਾਣੀ ਤੁਸੀਂ ਦਿੰਨੇ ਹੋ ਤੇ ਕਿਹੜ ਤੁਹਾਡਾ ਸਿੱਟਿਆ ਪਾਣੀ ਲੈ ਰਿਹਾ ਹੈ। ਪ੍ਰਥਮ ਬਤਾਵੋ ਮੁਝ ਕਹ ਸੇਈ, ਕਹਿੰਦੇ ਪਹਿਲਾਂ ਵੀ ਮੈਨੂੰ ਆਪਣੀ ਗੱਲ ਦੱਸੋ ਵੀ ਤੁਸੀਂ ਕਿਹਨੂੰ ਪਾਣੀ ਦਿੰਨੇ ਹੋ ਤੇ ਕਿਹੜਾ ਲੈ ਰਿਹਾ ਹੈ। ਨਰ ਬੋਲੇ ਜੇ ਪਿੱਤਰ ਹਮਾਰੇ, ਉਹਨਾਂ ਵਿੱਚੋਂ ਜਿਹੜੇ ਸਿਆਣੇ ਲੋਕ ਸੀ ਬੋਲੇ, ਕਹਿੰਦੇ ਮਹਾਰਾਜ ਸੁਣੋ ਸਾਡੇ ਜਿਹੜੇ ਬਜ਼ੁਰਗ ਹੈ ਨਾ ਪਿੱਤਰ ਲੋਕ ਵਿੱਚ ਰਹਿੰਦੇ, ਤਿੰਨ ਕੋ ਜਲ ਦੇ ਨਹਾਏ ਸਕਾਰੇ, ਅਸੀਂ ਅੱਜ ਨੀ ਇਹ ਪਾਣੀ ਦੇ ਰਹੇ, ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਹਮੇਸ਼ਾ ਆਪਣੇ ਬਜ਼ੁਰਗਾਂ ਨੂੰ ਅਸੀਂ ਪਾਣੀ ਦਿੰਨੇ। ਜਲ ਲੈ ਕਰ ਸੋ ਹੋਇ ਤ੍ਰਿਪਤਾਈ, ਸਾਡੇ ਜਿਹੜੇ ਪਿੱਤਰ ਲੋਕ ਵਿੱਚ ਬਜ਼ੁਰਗ ਰਹਿੰਦੇ ਆ, ਸਾਡਾ ਇੱਥੋਂ ਦਾ ਪਾਣੀ ਲੈ ਕੇ ਉਹ ਤ੍ਰਿਪਤ ਹੋ ਜਾਂਦੇ। ਹਮ ਕੋ ਸਦਾ ਹੋ ਤੋ ਸੁਖਦਾਈ, ਇਸ ਕਰਕੇ ਸਾਡੇ ਜਿਹੜੇ ਬਜ਼ੁਰਗ ਹੈ ਸਾਨੂੰ ਫਿਰ ਹਮੇਸ਼ਾ ਸੁਖਦਾਨ ਵਾਲੇ ਹੁੰਦੇ। ਸ੍ਰੀ ਗੁਰ ਤਿੰਨ ਸੌ ਬੈਨ ਉਚਾਰੇ, ਗੁਰੂ ਮਹਾਰਾਜ ਨੇ ਉਹਨਾਂ ਦੇ ਸਾਥ ਫਿਰ ਓ ਬਚਨ ਕਹੇ, ਕਿਤਕ ਦੂਰ ਹੈ ਪਿੱਤਰ ਤੁਮਾਰੇ, ਤੁਹਾਡੇ ਜਿਹੜੇ ਬਜ਼ੁਰਗ ਹੈ ਕਿੰਨੀ ਕੁ ਦੂਰ ਹੈ ਇੱਥੋਂ, ਜਿਨ ਕੋ ਜਲ ਤੁਮ ਦੇਤ ਸਦਾਈ। ਕਹਿੰਦੇ ਆਪਣੇ ਬਜ਼ੁਰਗਾਂ ਨੂੰ ਤ੍ਰਿਪਤ ਕਰਨ ਵਾਸਤੇ ਸਵੇਰੇ ਉੱਠ ਕੇ ਰੋਜ਼ ਤੁਸੀਂ ਕਹਿੰਦੇ ਇਸ ਤਰ੍ਹਾਂ ਐਸਾ ਪਾਣੀ ਦਿੰਦੇ ਹੋ ਲੈ ਕਰ ਜੋ ਹੋਵਤ ਤ੍ਰਿਪਤਾਏ ਜਿਹੜਾ ਤੁਹਾਡਾ ਪਾਣੀ ਰੋਜ਼ ਲੈ ਕੇ ਤੇ ਬਜ਼ੁਰਗ ਤ੍ਰਿਪਤ ਹੋਏ ਰਹਿੰਦੇ ਉਹਨਾਂ ਦੀ ਤਵਿੰਨ ਵਿਰਤ ਹੋਈ ਰਹਿੰਦੀ ਹੈ। ਨਰ ਬੋਲੇ ਮਤ ਵਨ ਜੋ ਜਿਹੜੇ ਕੋਈ ਚੰਗੇ ਬੁੱਧ ਵਾਲੇ ਸੀ ਉਹ ਫਿਰ ਬੋਲੇ ਸਤਿਗੁਰੂ ਜੀ ਕਿਤਕ ਸਹੰਸਰ ਜੋਜਨ ਸੋ ਮਾਰਾ ਹੁਣ ਅਸੀਂ ਪੂਰਾ ਤਾਂ ਨਹੀਂ ਦੱਸ ਸਕਦੇ ਤੂੰ ਕਿੰਨੇ ਕੁ ਹਜ਼ਾਰ ਕੋਹਾਂ ਤੇ ਉੱਪਰ ਹੈਗੇ। ਸ੍ਰੀ ਗੁਰ ਸੁਣ ਸਰੋਨਨ ਤਿੰਨ ਬਾਨੀ ਗੁਰੂ ਮਹਾਰਾਜ ਨੇ ਉਹਨਾਂ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣ ਸੁਣਾ ਕੇ ਦਿਨ ਵਿਸਾਲ ਲੱਗੇ ਪੁੰਨ ਪਾਨੀ ਅੱਗੇ ਨਾਲੋਂ ਵੀ ਜ਼ਿਆਦਾ ਕਹਿੰਦੇ ਪਾਣੀ ਸ਼ਿਵ ਦੀ ਤਰਫ ਨੂੰ ਦੇਣ ਲੱਗ ਪਏ ਫਟਾਫਟ ਸਿੱਟੀ ਤੁਰੇ ਜਾਂਦੇ ਪਸ਼ਚਮ ਦਿਸ਼ਾ ਬਦਨ ਕੋ ਕਰਕੇ ਮਹਾਰਾਜ ਨੇ ਕਹਿੰਦੇ ਸ਼ਿਵ ਦੀ ਤਰਫ ਮੂੰਹ ਕੀਤਾ ਹੋਇਆ ਗੇਰਹ ਜਲ ਬਹੁ ਅੰਜੁਲ ਭਰ ਕੇ ਭੁੱਕ ਭਰ ਭਰ ਕੇ ਫਟਾਫਟ ਪਾਣੀ ਸਿੱਟੀ ਤੁਰੇ ਜਾਂਦੇ ਬੂਜਨ ਲੱਗੇ ਬਹੁਰ ਨਰ ਸੋ ਫਿਰ ਜਿਹੜੇ ਲੋਕ ਸੀ ਉਹ ਪੁੱਛਣ ਲੱਗ ਪਏ ਸਤਿਗੁਰੂ ਜੀ ਤੈਨੇ ਜਬਾਤ ਬਤਾਏ ਨ ਕੋ ਵੀ ਤੂੰ ਆਪਣੀ ਗੱਲ ਤਾਂ ਦੱਸੀ ਨੀ ਆ ਸਾਡੇ ਕੋਲੋਂ ਸਾਰਾ ਕੁਛ ਪੁੱਛ ਪੜਤਾਲ ਕਰ ਲਈ ਹਿੰਦੂ ਤੁਰਕ ਕੌਣ ਹੈ ਜਾਤੀ ਤੂੰ ਨੀ ਦੱਸਿਆ ਵੀ ਤੂੰ ਹਿੰਦੂ ਜਾਤ ਹੈ ਤੇਰੀ ਕਿ ਮੁਸਲਮਾਨਾਂ ਵਿੱਚੋਂ ਇਤ ਦੇਸ਼ ਜਲ ਦੇ ਕੇ ਇਹ ਤ੍ਰਿਪਤਾਤੀ ਇਹ ਸ਼ਿਵ ਦੀ ਤਰਫ ਕਹਿੰਦੇ ਪਾਣੀ ਦੇ ਕੇ ਕਿਹਨੂੰ ਕਹਿੰਦੇ ਰਜਾਉਣਾ ਪਜਾਉਣਾ ਹੈ ਦੋਹਰਾ ਸੁਣ ਕੇ ਬੋਲੇ ਬਚਨ ਕੋ ਗੁਰੂ ਮਹਾਰਾਜ ਸੁਣ ਕੇ ਇਸ ਤਰ੍ਹਾਂ ਨਾ ਤਾਂ ਹੀ ਬਚਨ ਬੋਲੇ ਸ੍ਰੀ ਬੇਦੀ ਕੁਲ ਕੇਤ ਬੇਦੀਆਂ ਦੇ ਕੁਲ ਦੇ ਤੁਜਾਰੂ ਨਿਸ਼ਾਨ ਰੂਪ ਹੈ ਜਬ ਸੁਰਸਰ ਨਹਾਵਨ ਆਇਓ ਮਹਾਰਾਜ ਕਹਿੰਦੇ ਵੀ ਸੁਣ ਲੋ ਤੁਹਾਡੇ ਵਾਂਗ ਜਦੋਂ ਅਸੀਂ ਗੰਗਾ ਤੇ ਨਹਾਉਣ ਆਏ ਹੈ ਪੂਰਨ ਪੁਰ ਨਿਜ ਬੋਇਓ ਖੇਤ ਕਹਿੰਦੇ ਆਉਂਦਿਆਂ ਹੋਇਆ ਸੀ ਆਪਣੇ ਵੀ ਆਪਣੇ ਨਗਰ ਵਿੱਚ ਅਸੀਂ ਖੇਤ ਬੀਜਿਆ ਸੀ ਚੌਪਈ ਨਹ ਜਲ ਦੇਨ ਹਾਰ ਕੋ ਪਾਛੇ ਅਸੀਂ ਕਹਿੰਦੇ ਮਾਂ ਪਿਓ ਦੇ ਇਕਲੌਤੇ ਪੁੱਤਰ ਹੈ ਬਾਅਦ ਵਿੱਚ ਕਹਿੰਦੇ ਸਾਡੇ ਖੇਡ ਦੇ ਨੂੰ ਕੋਈ ਪਾਣੀ ਵਾਲਾ ਹੈ ਨਹੀਂ ਤੇ ਕੋ ਨੀਰ ਦਿਓ ਮੈਂ ਆਛੇ ਆਹੇ ਤੁਹਾਡੇ ਵਾਂਗ ਅਸੀਂ ਜਦੋਂ ਸਵੇਰੇ ਉੱਠਦੇ ਹੈ ਤੇ ਆਪਣੇ ਖੇਤ ਨੂੰ ਕਹਿੰਦੇ ਰੋਜ਼ ਪਾਣੀ ਦੇ ਦਿੰਦੇ ਜਾਏ ਨਾ ਸੂਕ ਰਹਿ ਹਰਿਆਈ ਸਾਡਾ ਜਿਹੜਾ ਖੇਤ ਬੀਜਿਆ ਕਿਤੇ ਸੁੱਕੀ ਨਾ ਜਾਏ ਹਰਾ ਭਰਾ ਰਹੇ ਨਿਤ ਪਾਣੀ ਕੋ ਦੇਤ ਪੁਚਾਈ ਤੁਸੀਂ ਆਪਣੇ ਬਜ਼ੁਰਗਾਂ ਨੂੰ ਪਾਣੀ ਦੇ ਕੇ ਤ੍ਰਿਪਤ ਰੱਖਦੇ ਅਸੀਂ ਕਹਿੰਦੇ ਆਪਣੇ ਖੇਤ ਨੂੰ ਪਾਣੀ ਦੇ ਕੇ ਹਰਾ ਭਰਦਾ ਰੱਖਦੇ ਹਾਂ ਰੋਜ਼ ਉੱਚੇ ਥਲ ਬੋਇਓ ਸੁਖਦਾਰਾ ਸਾਡਾ ਜਿਹੜਾ ਖੇਤ ਬਹੁਤ ਉੱਚੇ ਟਿੱਬੇ ਤੇ ਬੀਜਿਆ ਹੋਇਆ ਧਰ ਜਾਵਤ ਵਰਖਾ ਕੋ ਬਾਰਾ ਕਹਿੰਦੇ ਉੱਥੇ ਬੱਦਲ ਦੀ ਬਾਰਿਸ਼ ਵੀ ਹੋ ਜੇ ਉਹ ਟਲ ਟੁੱਟ ਜਾਂਦੀ ਹੈ ਜਦੋਂ ਬਾਰਿਸ਼ ਹੜਦੀ ਉਦੋਂ ਹੀ ਸੁੱਕ ਜਾਂਦਾ ਸੁਣ ਨਰ ਜਾਨ ਬਾਬਰੋ ਕਹਿ ਮਹਾਰਾਜ ਨੂੰ ਕਮਲਾ ਜਾ ਜਾਣ ਕੇ ਇਹਨਾਂ ਤੇ ਕਹਿਣ ਲੱਗੇ ਸੁਣ ਕੇ ਬਾਦ ਨੀਰ ਤੂੰ ਗੇਰਤ ਆਹੈ ਕਮਲਿਆ ਤੂੰ ਤਾਂ ਐਵੇਂ ਪਾਣੀ ਇੱਥੇ ਬਿਆਰ ਸੁੱਟੀ ਜਾਂਦਾ ਖੇਤ ਮਾਹ ਨਹਿ ਜਾਵੇ ਕੈਸੇ ਕਮਲਿਆ ਤੇਰਾ ਪਾਣੀ ਕਿਸੇ ਤਰ੍ਹਾਂ ਖੇਤ ਵਿੱਚ ਨਹੀਂ ਜਾਣਾ ਖਰੋ ਇਹਾ ਪਾਣੀ ਦੇ ਜੈਸੇ ਇਸ ਤਰ੍ਹਾਂ ਗੰਗਾ ਦੇ ਵਿੱਚ ਖੜੋਤਾ ਹੋਇਆ ਤੂੰ ਬੁੱਕ ਭਰ ਕਰਕੇ ਪਾਣੀ ਦੇ ਰਿਹਾ ਸਿੱਟੀ ਜਾ ਰਿਹਾ ਇੱਥੇ ਨਹੀਂ ਜਾਣਾ ਕਹਾ ਖੇਤ ਠਾਂਡੋ ਤੂੰ ਕਹਾ ਕਮਲਿਆ ਦੇਖ ਤੇਰਾ ਖੇਤ ਕਿੱਥੇ ਤੇ ਤੂੰ ਕਿੱਥੇ ਖੜੋਤਾ ਕਿਉਂ ਪ੍ਰਾਪਤ ਪਾਣੀ ਹੋਇਆ ਤਹਾਂ ਤੇਰਾ ਪਾਣੀ ਦਿੱਤਾ ਤੇਰੇ ਖੇਤ ਵਿੱਚ ਕਿਵੇਂ ਮਿਲ ਜਾਏ ਕਿਵੇਂ ਪਹੁੰਚ ਜਾਏ ਦੋਹਰਾ ਹਰੋ ਖੇਤ ਨਹਿ ਹੋਵਈ ਕਰਕੇ ਕਮਲਿਆ ਇਸ ਤਰ੍ਹਾਂ ਇੱਥੇ ਪਾਣੀ ਦਿੱਤਿਆ ਤੇਰਾ ਖੇਤ ਹਰਾ ਭਰਾ ਨਹੀਂ ਹੋਣਾ ਤੂੰ ਹੈ ਵੱਡੋ ਅਜਾਨ ਤਾਂ ਬਿਲਕੁਲ ਹੀ ਬਹੁਤ ਬਿਨ ਸਮਝ ਹੈ ਅਣਜਾਣ ਹੈ ਬਹੁਤ ਲੋਕ ਮਿਲ ਤਹਿ ਪਏ ਇਸ ਤਰ੍ਹਾਂ ਕਹਿ ਕੇ ਮਹਾਰਾਜ ਦੇ ਇਰਦ ਗਿਰਦ ਬਹੁਤੇ ਲੋਕ ਇਕੱਠਿਆਂ ਜੇ ਹੋ ਗਏ ਬੋਲੇ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਫਿਰ ਬੋਲ ਪਏ ਨੇ ਧੜਕ ਹੋ ਕੇ ਚੌਪਈ ਸ੍ਰੀ ਪਰਮੇਸ਼ਵਰ ਤੁਮ ਹੈ ਭੁਲਾਇਓ ਮਹਾਰਾਜ ਕਹਿੰਦੇ ਸੁਣ ਲਓ ਵੀ ਤੁਸੀਂ ਜਿੰਨੇ ਇੱਥੇ ਨਹਾਉਣਾ ਹੈ ਸਾਰਿਆਂ ਨੇ ਪਰਮੇਸ਼ਵਰ ਨੂੰ ਤਾਂ ਭੁਲਾਇਆ ਹੋਇਆ ਭਾਉ ਭਗਤ ਬਿਨ ਮਨ ਭਰਮਾਇਓ ਪ੍ਰੇਮ ਨਾਲ ਭਗਤੀ ਕੋਈ ਨਹੀਂ ਕਰਦਾ ਆਪਣੇ ਮਨਾਂ ਨੂੰ ਇੱਧਰ ਉੱਧਰ ਤੁਸੀਂ ਭਰਮਾਇਆ ਭਟਕਾਇਆ ਹੋਇਆ ਮੇਰੋ ਹੈ ਸਮੀਪ ਕਿਦਾਰਾ ਮੈਨੂੰ ਤਾਂ ਤੁਸੀਂ ਕੌੜੀ ਕਹੀ ਜਾਂਦੇ ਮੇਰਾ ਤਾਂ ਜਿਹੜਾ ਖੇਤ ਹੈ ਇਸ ਧਰਤੀ ਤੇ ਇੱਥੇ ਨੇੜੇ ਹੀ ਹੈ ਤਾਂ ਕੋ ਪਹੁੰਚ ਨਾ ਸਕਈ ਬਾਰਾ ਮੈਨੂੰ ਕਹਿੰਦੇ ਹੈ ਤੇਰਾ ਪਾਣੀ ਉਹ ਖੇਤ ਵਿੱਚ ਪਹੁੰਚ ਨਹੀਂ ਸਕਣਾ ਹੈ ਤੁਮਰੇ ਪਿੱਤਰ ਦੂਰ ਅਧਕਾਈ ਤੁਸੀਂ ਤਾਂ ਦੇਖੋ ਤੁਹਾਡੇ ਜਿਹੜੇ ਬਜ਼ੁਰਗ ਆਕਾਸ਼ ਉੱਪਰ ਕਿਤੇ ਹਜ਼ਾਰਾਂ ਕੋ ਦੂਰ ਹੈ ਸੋ ਜਲ ਲੈ ਕੈਸੇ ਤ੍ਰਿਪਤਾਈ ਕਹਿੰਦੇ ਇੱਥੋਂ ਦਾ ਤੁਹਾਡਾ ਜਲ ਸਿੱਟਿਆ ਲੈ ਕੇ ਜਿਵੇਂ ਉਹ ਤਿਰਪਤ ਹੋਣਗੇ ਕਿਵੇਂ ਉਹਨਾਂ ਦੀ ਤੇ ਬੁਜੂ ਕਮਲੇ ਤਾਂ ਤੁਸੀਂ ਲੱਗਦੇ ਹੋ। ਮੁਝੇ ਅਜਾਨ ਭਨਤ ਹੋ ਕੈਸੇ, ਵੀ ਮੈਨੂੰ ਕਿਵੇਂ ਤੁਸੀਂ ਵਿਸਮਝ ਆਖੀ ਜਾਣੇ ਇਕੱਠੇ ਹੋ ਕੇ। ਵੱਡੇ ਅਜਾਨ ਭਏ ਤੁਮ ਐਸੇ, ਅਸਲ ਰੂਪ ਦੇ ਵਿੱਚ ਇਸ ਤਰ੍ਹਾਂ ਤਾਂ ਤੁਸੀਂ ਮੇਰੇ ਨਾਲ ਵੱਡੇ ਬੇਸਮਝ ਹੋ, ਬਣ ਜਾਣਾ ਵੱਡੇ ਕਮਲੇ ਲੋਕ ਹੋ। ਅਸ ਕਹਿ ਤੂਸ਼ਨ ਭੇ ਜਗ ਸਾਈ, ਇਸ ਤਰ੍ਹਾਂ ਦੀਆਂ ਖਰੀਆਂ ਖਰੀਆਂ ਸੁਣਾ ਕੇ ਜਗ ਦੇ ਮਾਲਕ ਚੁੱਪ ਹੋ ਗਏ। ਬੈਠ ਰਹੇ ਤਬ ਤਿਸ ਹੀ ਥਾਈ, ਮਹਾਰਾ ਉੱਥੇ ਚੌਂਕੜਾ ਜਾ ਮਾਰ ਕੇ ਕਿਨਾਰੇ ਤੇ ਬੈਠ ਰਹੇ ਆ, ਕਿਸੇ ਨੂੰ ਗੱਲ ਨੀ ਆਉਂਦੀ ਹੈ। ਪੁੰਜ ਮਨੁਜ ਤਹ ਮੱਜਨ ਕਰਹੀ, ਫਿਰ ਉੱਥੇ ਬਹੁਤੇ ਲੋਕ ਕਹਿੰਦੇ ਇਸ਼ਨਾਨ ਕਰੀ ਜਾਂਦੇ, ਤਟ ਪਰ ਬੈਠ ਧਿਆਨ ਕੋ ਧਰਹੀ, ਗੰਗਾ ਦੇ ਕਿਨਾਰੇ ਜੇ ਬੈਠ ਕੇ ਅੱਖਾਂ ਜੀਆਂ ਬੰਦ ਕਰਕੇ ਧਿਆਨ ਲਾਉਣਾ ਕਰਦੇ। ਦੋਹਰਾ ਕੋ ਸੰਧਿਆ ਲਾਗੇ ਕਰਨ, ਉੱਥੇ ਕਹਿੰਦੇ ਸੰਧਿਆ ਲਾਗੇ ਪਾਜ ਪੂਰਾ ਕਰਨ ਲੱਗ ਪਏ। ਕੇਤਿਕ ਤਰਪਨ ਕੀਨ, ਇਹਨਾਂ ਨੇ ਕਹਿੰਦੇ ਹੱਥਾਂ ਉਹਦੀਆਂ ਉਂਗਲਾਂ ਵਿੱਚੋਂ ਦੁੱਬਦੇ ਛੱਲੇ ਜੇ ਪਾ ਕੇ ਤੇ ਚੰਦਨ ਆਦਿਕ ਛਿੜਕਣਾ ਸ਼ੁਰੂ ਕਰ ਦਿੱਤਾ। ਤੂਸ਼ਨ ਹੋ ਬੈਠੇ ਕਿਤਕ, ਕਹਿੰਦੇ ਇਸ ਤਰ੍ਹਾਂ ਬਿਲਕੁਲ ਚੁੱਪ ਚਾਪ ਹੋ ਕੇ ਬੈਠ ਗਏ ਚੌਂਕੜੇ ਮਾਰ ਕੇ। ਕਰ ਮਹਿਮਾਲਾ ਲੀਨ, ਇਹਨਾਂ ਨੇ ਹੱਥਾਂ ਵਿੱਚ ਬੜੀਆਂ ਬੜੀਆਂ ਕਹਿੰਦੇ ਮਾਲਾ ਫੜ ਲਈਆਂ ਹੈ। ਚੌਪਈ ਸ੍ਰੀ ਗੁਰ ਸਭ ਕੇ ਮਨ ਕੇ ਹੀ ਜਾਣੈ, ਇੱਧਰ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਮਨਾਂ ਦੀਆਂ ਹਾਲਤਾਂ ਜਾਣਦੇ। ਤਿੰਨ ਹੈ ਸੁਣਾਵੈ ਬਚਨ ਬਖਾਨੈ, ਮਾਲਾ ਜਿਹੀਆਂ ਘੁੰਮਾਉਂਦੇ ਅੱਖਾਂ ਜਿਹੀਆਂ ਬੰਦ ਕੀਤੇ ਉਹਨੂੰ ਸੁਣਾ ਸੁਣਾ ਕੇ ਮਹਾਰਾਜ ਕਹਿੰਦੇ ਦੇਖੋ ਹਿੰਦੂ ਨਰਕ ਸਿਧਾਰ ਹੈ। ਮਹਾਰਾਜ ਕਹਿੰਦੇ ਵੀ ਆਹ ਦੇਖ ਲਓ ਵੀ ਆ ਜਿਹੜੇ ਹਿੰਦੂ ਲੋਕ ਹੈ ਨਾ, ਕਹਿੰਦੇ ਸਿੱਧੇ ਨਰਕਾਂ ਨੂੰ ਜਾ ਰਹੇ। ਜਮ ਗਹਿ ਲੇ ਮਾਰ ਬਹੁ ਮਾਰ ਹੈ, ਜਮਾਂ ਨੇ ਫੜ ਲੈਣਾ ਤੇ ਬੜੀ ਕਹਿੰਦੇ ਮਾਰ ਮਾਰਨਗੇ, ਬੜੇ ਸੋਟੇ ਸਿੱਟਣਗੇ ਨਾਰੇ। ਨਰ ਸੁਣ ਕਹਿ ਜਪ ਤੇ ਉਹ ਹਰ ਨਾਈ, ਮਹਾਰਾਜ ਤੋਂ ਸੁਣ ਕੇ ਕਹਿੰਦੇ ਵੀ ਮਹਾਰਾਜ ਮਾਲਾ ਫਿਰ ਕੇ ਨਾਮ ਜਪਦੇ ਕੈਸੇ ਇਹ ਨਰਕ ਕੋ ਜਾਈ, ਇਹ ਮਾਲਾ ਫੇਰਨ ਵਾਲੇ ਕਿਸ ਤਰ੍ਹਾਂ ਨਰਕ ਨੂੰ ਜਾਣਗੇ। ਆਗੇ ਤੈਂ ਕੀਨੀ ਵਿਪਰੀਤਾ, ਪਹਿਲਾਂ ਵੀ ਤੂੰ ਉਲਟੀ ਰੀਤੀ ਕੀਤੀ ਸੀ, ਸ਼ਿਵ ਦੀ ਤਰਫ ਨੂੰ ਪਾਣੀ ਦਿੰਦਾ ਸੀ। ਆਪ ਕਸ ਬੋਲਿਓ ਭਇਓ ਅਪੀਤਾ, ਸਾਡਿਆਂ ਵਿੱਚ ਸਾਰਿਆਂ ਵਿੱਚ ਆ ਕੇ ਹੁਣ ਕਿਸ ਤਰ੍ਹਾਂ ਤੂੰ ਬੋਲਿਆ ਵੀ ਤੁਸੀਂ ਨਰਕ ਜਾਓਗੇ, ਨਿਰਭੈ ਹੋ ਕੇ ਨਿਡਰ ਹੋ ਕੇ ਕਿਵੇਂ ਬੋਲਿਆ। ਸੂਦ ਮਗ ਕੇ ਪਾਵਨ ਹੇਤਾ, ਗੁਰੂ ਮਹਾਰਾਜ ਸਾਰਿਆਂ ਨੂੰ ਸਿੱਧੇ ਭਾਵ ਭਗਤੀ ਰਸਤੇ ਪਾਉਣ ਵਾਸਤੇ ਹੁਣ ਬੋਲੇ ਬੇਦੀ ਕੁੱਲ ਕੇਤਾ, ਮਹਾਰਾ ਫਿਰ ਨਿਰਭੈ ਹੋ ਕੇ ਬੇਦੀਆਂ ਦੇ ਕੁਲ ਦੇ ਤੁਜਾਰੂ ਪਿਉ ਬੋਲੇ। ਜੇ ਤੁਮ ਨਾਮ ਬਿਖੈ ਲਿਵ ਲਾਵੋ, ਮਹਾਰਾ ਕਹਿੰਦੇ ਵੀ ਜੇ ਤੁਸੀਂ ਨਾਮ ਦੇ ਵਿੱਚ ਬਿਰਤੀ ਲਾਓਗੇ, ਕਿਉਂ ਤੁਮ ਅੰਤ ਅਧੋ ਗਤ ਜਾਵੋ, ਫਿਰ ਅੰਤੇ ਸਮੇਂ ਤੁਸੀਂ ਨੀਚ ਗਤੀ ਨੂੰ ਕਿਉਂ ਜਾਓਗੇ, ਕਿਉਂ ਭੂਤ ਪ੍ਰੇਤ ਬਣੋ, ਕਿਉਂ ਨਰਕਾਂ ਨੂੰ ਜਾਓਗੇ। ਲੈ ਮਾਲਾ ਬੈਠੇ ਕਰ ਮਾਹੀ, ਤਾਂ ਸੱਚ ਕਹਿੰਦੇ ਆ ਵੀ ਨਾ ਤੋ ਕੇ ਹੱਥਾਂ ਵਿੱਚ ਮਾਲਾ ਜੀ ਲੈ ਕੇ ਤੁਸੀਂ ਜ਼ਰੂਰ ਬੈਠੇ ਹੋਏ। ਮਨ ਇਸ ਥਿਰ ਇੱਕ ਛਿਨ ਭੀ ਨਾਹੀ, ਦੱਸੋ ਕਹਿੰਦੇ ਤੁਹਾਡਾ ਮਨ ਇੱਕ ਛਿਨ ਕਿਸੇ ਦਾ ਟਿਕਿਆ, ਮਨ ਕਿਤੇ ਹੋਰ ਫਿਰਦੇ, ਹੱਥ ਵਿੱਚ ਮਾਲਾ ਕੁਕੀ ਜਾਂਦੀ ਹੈ। ਲੋਕ ਦਿਖਾਵਨ ਹਿਤ ਦਿਨ ਰਾਤੀ, ਐਵੇਂ ਕਹਿੰਦੇ ਲੋਕਾਂ ਨੂੰ ਦਿਖਾਉਣਾ ਕਰਦੇ ਦਿਨ ਰਾਤ ਪਖੰਡ ਜਾ ਕਰਕੇ। ਕਰਹੋ ਦੰਬ ਬੈਠੇ ਭਲ ਭਾਂਤੀ, ਚੰਗੀ ਤਰ੍ਹਾਂ ਕਹਿੰਦੇ ਬੈਠ ਕੇ ਤੇ ਚੰਗੀ ਤਰ੍ਹਾਂ ਤੁਸੀਂ ਪਖੰਡ ਕਰਦੇ ਹੋ। ਦੋਹਰਾ ਕੈਸੇ ਜਪਤਾ ਨਾਮ ਤੂੰ, ਇੱਕ ਨੂੰ ਮਹਾਰਾਜ ਕਹਿੰਦੇ ਹੋ ਕਿਸ ਤਰ੍ਹਾਂ ਤੂੰ ਮਾਲਾ ਜੀ ਘੁਮਾ ਕੇ ਨਾਮ ਜਪਦਾ ਵੇ। ਮਨ ਪਠਿਓ ਮੁਲਤਾਨ, ਆਪਣਾ ਜਿਹੜਾ ਮਾਲਾ ਮਾਲਾ ਫਿਰ ਘੁਮਾਉਣ ਵਾਲਿਆ, ਮਨ ਤਾਂ ਆਪਣਾ ਮੁਲਤਾਨ ਨੂੰ ਭੇਜਿਆ ਹੋਇਆ ਤੂੰ। ਤੇਰੋ ਕਾਬਲ ਮਹਿ ਗਯੋ, ਦੂਜੇ ਨੂੰ ਕਹਿੰਦੇ ਸੁਣ ਲਾ ਤੂੰ ਵੀ ਤੇਰਾ ਕਾਬਲ ਵਿੱਚ ਫਿਰਦਾ ਮਨ, ਕਰੀਏ ਸੱਚ ਬਖਾਨ, ਬੋਲੀ ਮਾਲਾ ਘੁਮਾਉਣ ਵਾਲੇ ਅਸਾਂ ਕਹਿੰਦੇ ਸੱਚ ਬੋਲ ਵੀ ਮਨ ਕਾਬਲ ਵਿੱਚ ਫਿਰਦਾ ਕਿ ਨਹੀਂ, ਮਾਲਾ ਇੱਥੇ ਹੱਥ ਵਿੱਚ ਘੁੰਮਦੀ ਹੈ। ਚੌਪਈ ਇੰਦਰ ਪ੍ਰਸਤ ਮਹਿ ਵਿਚਰਤ ਤੇਰਾ, ਦੂਜੇ ਨੂੰ ਕਹਿੰਦੇ ਤੂੰ ਵੀ ਸੁਣ ਲਾ ਵੀ ਮਾਲਾ ਫਿਰਨਾ, ਤੇਰਾ ਮਨ ਤਾਂ ਦਿੱਲੀ ਵਿੱਚ ਫਿਰਦਾ ਇਸ ਵੇਲੇ। ਤੱਕੈ ਲਾਭ ਹਿਆ ਹੋਏ ਕਨੇਰਾ, ਇੱਥੇ ਜੇ ਕਿਤੇ ਆਪਾਂ ਦਿੱਲੀ ਵਿੱਚ ਸ਼ਹਿਰ ਵਿੱਚ ਦੁਕਾਨ ਬਣਾ ਲਈਏ, ਸੌਦਾ ਵੇਚੀਏ, ਬੜਾ ਲਾਭ ਹੋ, ਮਾਲੋ ਮਾਲ ਹੋ ਜਾਏਗਾ, ਮਨ ਫਿਰਦਾ ਕਹਿੰਦੇ। ਜਹ ਜਹ ਮਨ ਸਭ ਹਿੰਨ ਕੋ ਗਏ, ਗੱਲ ਕੀ ਜਿੱਥੇ ਜਿੱਥੇ ਮਨ ਮਾਲਾ ਫੇਰਨ ਵਾਲਿਆਂ ਦੇ ਗਏ ਹੋਏ ਸੀ, ਸ੍ਰੀ ਗੁਰ ਤਾਹਾਂ ਬਤਾਵਤ ਭਏ, ਗੁਰੂ ਮਹਾਰਾਜ ਨੇ ਉੱਥੇ ਉੱਥੇ ਉਹਨਾਂ ਦੇ ਮਨ ਦੱਸਦੇ ਵੀ ਇੱਥੇ ਫਿਰਦੀ ਹੈ ਤੇ ਮਾਲਾ ਇੱਥੇ ਘੁੱਕਦੀ ਹੈ, ਮਨ ਉੱਥੇ ਘੁੱਕਦਾ। ਸਭ ਮਾਨਵ ਨੇ ਸੁਣ ਅਸ ਬੈਨੰ, ਸਾਰੇ ਜਿਹੜੇ ਮਨੁੱਖ ਸੀ ਉਹਨਾਂ ਨੇ ਬਚਨ ਸੁਣ ਕੇ ਜਾਣਿਓ ਪਰਮੇਸ਼ਰ ਗਤ ਦੈਨ, ਜਾਣ ਲਿਆ ਵੀ ਇਹ ਤਾਂ ਪਰਮੇਸ਼ਰ ਹੀ ਆ ਗਿਆ। ਹੱਥ ਬੰਦ ਹੋਏ ਮਨ ਦੀਨ, ਫਿਰ ਤਾਂ ਸਾਰਿਆਂ ਨੇ ਹੱਥ ਜੋੜ ਲਏ, ਮਨ ਦੇ ਵਿੱਚ ਬਹੁਤ ਨਿਮਰਤਾ ਸਹਿਤ। ਚਰਨ ਕਮਲ ਪਰ ਬੰਦਨ ਕੀਨ, ਮਾਲਿਆਂ ਜਿਹਾ ਛੱਡ ਕੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥੇ ਟੇਕਣ ਲੱਗ ਪਏ। ਬਿਨੈ ਭਨਤ ਭੂਲੇ ਹੈ ਤੁਮਰੇ, ਬੇਨਤੀਆਂ ਕਰਨ ਲੱਗੇ ਮਹਾਰਾਜ ਤੁਹਾਡੇ ਵੱਲੋਂ ਤਾਂ ਅਸੀਂ ਭੁੱਲੇ ਹੀ ਰਹੇ। ਬਖਸ਼ੋ ਗੁਣ ਹੈ ਭਏ ਜੋ ਹਮ ਤੇ, ਮਹਾਰਾਜ ਸਾਥੋਂ ਗੁਨਾਹ ਹੋ ਗਏ ਉਹ ਸਾਡੇ ਮਾਫ ਕਰ ਦਿਓ ਜੀ। ਮਹਿਮਾ ਆ ਗਏ ਹਮ ਨਹਿ ਜਾਣੀ, ਪਹਿਲਾਂ ਮਹਾਰਾਜ ਤੁਹਾਡੀ ਜਿਹੜੀ ਮਹਿਮਾ ਸੀ ਅਸੀਂ ਜਾਣੀ ਨਹੀਂ, ਅਸੀਂ ਤਾਂ ਸਮਝਦੇ ਸੀ ਇਹ ਵੀ ਕਮਲਾਈ ਹੈ। ਆਪ ਜਾਣੀ ਤੁਮ ਹੋ ਗਤ ਦਾਨੀ, ਹੁਣ ਜਾਣਿਆ ਤੁਸੀਂ ਤਾਂ ਮਹਾਰਾਜ ਮੁਕਤੀ ਦੇਣ ਵਾਲੇ ਹੋ। ਦੋਹਰਾ ਤਰਪਣ ਮਾਲਾ ਤਜ ਸਭ ਹੈ, ਉਹ ਜਿੰਨੇ ਕਹਿੰਦੇ ਕੋਈ ਮਾਲਾ ਫੜਦੀ ਘੁੰਮਾਉਂਦੇ ਸੀ ਉਹਨਾਂ ਨੇ ਮਾਲਾ ਛੜਤੀ, ਜਿਹੜੇ ਕੋਈ ਪੂਜਾ ਪਾਠ ਕਰਦੇ ਚੰਦਨ ਜਾਂ ਛਿੜਕਦੇ ਸੀ ਉਹਨਾਂ ਨੇ ਚੰਦਨ ਛਿੜਕਣਾ ਛੱਡ ਦਿੱਤਾ। ਠਾਕੁਰ ਪੂਜਾ ਸ਼ੋਰ, ਠਾਕੁਰਾਂ ਦੀ ਪੂਜਾ ਕਰਦੇ ਸੀ ਉਹਨਾਂ ਨੇ ਉਹ ਪੂਜਾ ਛੱਡ ਦਿੱਤੀ ਹੈ। ਆਵੇ ਗੁਰੂ ਸਮੀਪ ਸਭ, ਸਾਰੇ ਕਹਿੰਦੇ ਗੁਰੂ ਮਹਾਰਾਜ ਦੇ ਪਾਸ ਚਲੇ ਤੁਰੇ ਆਉਂਦੇ ਹੈ। ਬੰਦਾ ਹੈ ਦੁਆ ਕਰ ਜੋਰ, ਹੱਥ ਜੋੜ ਕੇ ਮਹਾਰਾਜ ਅੱਗੇ ਮੱਥੇ ਟੇਕਦੇ। ਚੌਪਈ ਆਪ ਤੁਮ ਸਿੱਖ ਆਪਣੇ ਕਰੀਏ, ਗੁਰੂ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਣ ਸਾਨੂੰ ਡੰਮੀਆਂ ਪਖੰਡੀਆਂ ਨੂੰ ਆਪਣੇ ਸਿੱਖ ਬਣਾ ਲਈਏ। ਪਦ ਰਜ ਦੇ ਪਾਪ ਪਰ ਹਰੀਏ, ਆਪਣੇ ਚਰਨਾਂ ਦੀ ਧੂੜ ਦੇ ਕੇ ਸਾਡੇ ਸਾਰੇ ਪਾਪ ਨਾਸ਼ ਕਰ ਦਈਏ। ਭੁੱਲੇ ਹਮ ਮਗ ਦੇ ਹੋ ਬਤਾਈ, ਅਸੀਂ ਤਾਂ ਭੁੱਲੇ ਹੋਏ ਆ, ਸਾਨੂੰ ਅਸਲੀ ਰਸਤਾ ਦੱਸ ਦੇ। ਮਹਾਂਪੁਰਖ ਤੁਮ ਹੋ ਗਤ ਦਾਈ, ਤਾਰਾ ਮੁਕਤੀ ਦੇਣ ਵਾਲੇ ਮਹਾਂਪੁਰਖ ਹੋ ਮਹਾਰਾਜ। ਗੁਰੂ ਹਮਾਰੇ ਭੇ ਤੁਮ ਅਬ ਹੀ, ਮਹਾਰਾਜ ਤੁਸੀਂ ਸਾਡੇ ਗੁਰੂ ਹੋ ਗਏ ਹੋ। ਇਸ ਪ੍ਰਕਾਰ ਕਹਿ ਬੰਦੈ ਸਭ ਹੀ, ਇਸ ਤਰ੍ਹਾਂ ਕਹਿ ਕਹਿ ਕੇ ਸਾਰੇ ਮਹਾਰਾਜ ਨੂੰ ਮੱਥਾ ਟੇਕਦੇ, ਮਹਾਰਾਜ ਤੁਸੀਂ ਸਾਡੇ ਗੁਰੂ ਹੋ ਗਏ। ਸ੍ਰੀ ਗੁਰ ਕਹੈ ਸੁਨਹੋ ਰੇ ਲੋਕੋ, ਗੁਰੂ ਮਹਾਰਾਜ ਕਹਿਣ ਲੱਗਿਓ ਲੋਕੋ ਸੁਣ ਲੋ, ਕੈਸੇ ਸਿੱਖ ਕਰੋ ਤੁਮਨੋ ਕੋ, ਤੁਹਾਡੇ ਵਰਗਿਆਂ ਨੂੰ ਕਹਿੰਦੇ ਪਖੰਡੀਆਂ ਨੂੰ ਕਿਵੇਂ ਕਹਿੰਦੇ ਆਪਣੇ ਸਿੱਖ ਬਣਾ ਲਈਏ। ਮਨ ਮਲੀਨ ਤੁਮ ਕਰ ਗੁਰ ਔਰੇ, ਕਹਿੰਦੇ ਤੁਸੀਂ ਮਨ ਦੇ ਮੇਲੇ ਗੰਦੇ ਆ, ਕੋਈ ਹੋਰ ਇਹੋ ਜਿਹਾ ਗੁਰੂ ਬਣਾ ਲੋ। ਸਮਝਤ ਹੋ ਤੁਮ ਹਮਕੋ ਬੋਰੇ, ਇਹ ਤਾਂ ਸਾਨੂੰ ਕਹਿੰਦੇ ਕਮਲਾ ਸਮਝਦੇ ਸੀ ਪਹਿਲਾਂ। ਕਹੈ ਸੁਨਰ ਅਬ ਤਜੈਨ ਤੁਮਕੋ, ਕਹਿੰਦੇ ਮਹਾਰਾਜ ਹੁਣ ਜੋ ਮਰਜ਼ੀ ਕਹੋ, ਅਸੀਂ ਤਾਂ ਨੀ ਤੁਹਾਡਾ ਹੁਣ ਖੇੜਾ ਛੱਡਦੇ। ਇਉਂ ਕਹਿ ਬੈਨ ਭੁਲਾਵਤ ਹਮਕੋ, ਇਹੋ ਜਿਹੇ ਬਚਨ ਕਹਿ ਕਹਿ ਕੇ ਸਾਨੂੰ ਹੁਣ ਤੁਸੀਂ ਭੁਲਾਉਣਾ ਚਾਹੁੰਦੇ। ਦੋਹਰਾ ਰਹੇ ਚਰਨ ਲਪਟਾਏ ਜਬ, ਜਦੋਂ ਗੁਰੂ ਮਹਾਰਾਜ ਦੇ ਮੱਲੋ ਮੱਲੀ ਆ ਕੇ ਚਰਨੀ ਲੱਗ ਰਹੇ। ਗੁਰੂ ਮ੍ਰਿਦੁਲ ਕਹਿ ਬੈਨ, ਗੁਰੂ ਮਹਾਰਾਜ ਨੇ ਉਸ ਵੇਲੇ ਫਿਰ ਬੜੇ ਕੋਮਲਤਾਈ ਵਾਲੇ ਬਚਨ ਕਹੇ ਨਾਨ। ਸਭ ਕੋ ਦੇ ਸੰਤੋਖ ਤਬ, ਸਾਰਿਆਂ ਨੂੰ ਕਹਿੰਦੇ ਸੰਤੋਖ ਦਾ ਉਪਦੇਸ਼ ਦੇ ਦਿੱਤਾ, ਸੰਤੋਖ ਬਖਸ਼ ਦਿੱਤਾ। ਬੈਠ ਗਏ ਗੁਣ ਐਨ, ਗੁਣਾਂ ਦੇ ਘਰ ਫਿਰ ਸਾਰਿਆਂ ਨੂੰ ਉੱਥੇ ਲੈ ਕੇ ਸਜ ਗਏ, ਬੈਠ ਗਏ। ਚੌਪਈ ਤਿੰਨ ਕੋ ਭੋਜਨ ਭਇਓ ਤਿਆਰੀ, ਇੰਨੇ ਨੂੰ ਕਹਿੰਦੇ ਉਹਨਾਂ ਦਾ ਛਕਣ ਵਾਲਾ ਭੋਜਨ ਜਾ ਤਿਆਰ ਹੋ ਗਿਆ। ਸਭ ਨਾਰ ਗੁਰਸੋਂ ਗੇਰਾ ਉਚਾਰੀ, ਜਿੰਨੇ ਸਥਾਨ ਸਾਧੂ ਸੰਤ ਲੋਕ ਸਾਰਿਆਂ ਨੇ ਮਹਾਰਾਜ ਨੂੰ ਬਚਨ ਕਿਹਾ। ਕਰੁਣਾ ਕਰ ਆਹਾਰ ਕੋ ਕੀਜੈ, ਮਹਾਰਾਜ ਕਿਰਪਾ ਕਰਕੇ ਆਪ ਭੋਜਨ ਛਕਣਾ ਕਰੀਏ। ਜਨਮ ਸਫਲਤਾ ਹਮਕੋ ਦੀਜੈ, ਸਾਨੂੰ ਮਨੁੱਖ ਜਨਮ ਧਾਰੇ ਦੀ ਸਫਲਤਾ ਹੀ ਬਖਸ਼ ਦੇ। ਗੁਰੂ ਕਹੈ ਨਹਿ ਭੋਜਨ ਖਾਵਾ, ਗੁਰੂ ਮਹਾਰਾਜ ਕਹਿੰਦੇ ਵੀ ਤੁਹਾਡੇ ਹੱਥਾਂ ਦਾ ਬਣਿਆ ਅਸੀਂ ਨੀ ਭੋਜਨ ਖਾਣਾ। ਤੁਮਰੇ ਸੰਗ ਨਕਤ ਹੂੰ ਜਾਵਾ, ਤੁਹਾਡੇ ਨਾਲ ਅਸੀਂ ਕਹਿੰਦੇ ਭੋਜਨ ਛਕਣ ਬਿਲਕੁਲ ਜਾਵਾਂਗੇ ਨੀ, ਨਾ ਪੰਗਤ ਬੈਠਣਾ ਨਾ ਖਾਣਾ ਤੁਹਾਡਾ। ਸੁਣੋ ਗੁਰੂ ਹਿਤ ਸ੍ਰੀ ਕਰਤਾਰਾ, ਉਸ ਵੇਲੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਕਰਤਾਰ ਦਾ ਵਾਸਤਾ, ਰੱਬ ਦੀ ਸਹੁੰ ਲੱਗੇ। ਉੱਠ ਕਰ ਅਜੀਏ ਆਪ ਆਹਾਰਾ, ਉੱਠ ਕਰਕੇ ਇਥੋਂ ਪੰਗਤ ਵਿੱਚ ਬੈਠ ਕੇ ਸਾਡੇ ਨਾਲ ਭੋਜਨ ਛਕੀਏ। ਸੁਣਿਓ ਸੰਗ ਚੱਲੇ ਸੁਖਦਾਈ, ਜਦੋਂ ਕਰਤਾਰ ਦਾ ਵਾਸਤਾ ਪਾਇਆ ਫਿਰ ਮਹਾਰਾਜ ਨਾਲ ਉੱਠ ਕੇ ਚੱਲ ਪਏ। ਜਹਾਂ ਰਸੋਈ ਤਿੰਨ ਹੈ ਬਣਾਈ, ਜਿੱਥੇ ਇਹਨਾਂ ਨੇ ਕਹਿੰਦੇ ਰਸੋਈ ਜੀ ਬਣਵਾਈ ਹੋਈ ਸੀ। ਪਹੁੰਚੇ ਜਾਏ ਤਾਂ ਹੀ ਕੋ ਡੇਰੇ ਜਦੋਂ ਉਹਨਾਂ ਦੇ ਉਹ ਰਸੋਈ ਵਾਲੇ ਸਥਾਨ ਤੇ ਜਾ ਪਹੁੰਚੇ ਔਰ ਸ਼ਰਧਾ ਤਿੰਨ ਵਧੀ ਵਧੇਰੇ ਉਹਨਾਂ ਦੇ ਹਿਰਦਿਆਂ ਵਿੱਚ ਬਹੁਤ ਹੀ ਸ਼ਰਧਾ ਵੱਧ ਤੋਂ ਵੱਧ ਵੱਧ ਗਈ ਦੋਹਰਾ ਪਟ ਉਤਾਰ ਖੱਤਰੀ ਦਿਜਨ ਜਿਹੜੇ ਬ੍ਰਾਹਮਣ ਸੀ ਖੱਤਰੀ ਸੀ ਸਾਰਿਆਂ ਨੇ ਕੱਪੜੇ ਜੇ ਲਾ ਲਏ ਸਰੀਰ ਤੋਂ ਚੌਂਕੇ ਬੈਠੇ ਜਾਏ ਕੱਲੀ ਤੇਰ ਧੋਤੀ ਜੀ ਰੱਖ ਕੇ ਨਾ ਤੇ ਬਸ ਕੰਨ ਤੇ ਰੰਗ ਜ਼ਰੂਰ ਜਿਹੜਾ ਰੱਖ ਲਏ ਤੇ ਚੌਂਕਿਆਂ ਵਿੱਚ ਜਾ ਬੈਠੇ ਪਦ ਪਖਾਰ ਕਾਰੀ ਕਰੀ ਹਾਂ ਪੈਰ ਪੂਰ ਧੋ ਕੇ ਫਿਰ ਚੌਂਕੇ ਤੇ ਚੜ ਕੇ ਚਾਰ ਸਪੇਰੇ ਕਾਰਾਂ ਜੀਆਂ ਕੱਢ ਲੀਆਂ ਲਕੀਰਾਂ ਜੀਆਂ ਖਿੱਚ ਲਈਆਂ ਗੁਰ ਅੰਤਰ ਬੈਸਾਏ ਗੁਰੂ ਮਹਾਰਾਜ ਨੂੰ ਵੀ ਅੰਦਰ ਕਹਿੰਦੇ ਚੌਂਕੇ ਤੇ ਜਾ ਕੇ ਬਿਠਾਇਆ ਇਹਨਾਂ ਨੇ ਚੌਪਈ ਤਿੰਨ ਸੌ ਸ੍ਰੀ ਗੁਰ ਗਿਰਾ ਅਲਾਈ ਗੁਰੂ ਮਹਾਰਾਜ ਨੇ ਉਹਨਾਂ ਦੇ ਸਾਥਿਓਂ ਬਚਨ ਕਿਹਾ ਪਿੱਟਿਓ ਚੌਂਕਾ ਦੀਓ ਗਵਾਈ ਕਹਿੰਦੇ ਵੀ ਤੁਸੀਂ ਅੱਜ ਦਾ ਚੌਂਕਾ ਬਿਲਕੁਲ ਪਿੱਟ ਦਿੱਤਾ ਬਿਲਕੁਲ ਕਹਿੰਦੇ ਗੁਆ ਤਾ ਖਰਾਬ ਕਰਤਾ ਕਿਉਂ ਕਾਢਤ ਹੋ ਇਹ ਠਾਂ ਕਾਰ ਕਰਕੇ ਐਵੇਂ ਇੱਥੇ ਕਾਹਨੂੰ ਕਾਰਾਂ ਲਕੀਰਾਂ ਜਾਂ ਕੱਢੀ ਤੁਰੇ ਜਾਂਦੇ ਅੰਤਰ ਚੌਂਕਾ ਭਇਓ ਖੁਆਰਾ ਮੇਰਾ ਚੌਂਕੇ ਦਾ ਅੰਦਰਲਾ ਲਸਾਨ ਸੀ ਉਹ ਤਾਂ ਖਰਾਬ ਹੋ ਗਿਆ ਪਿੱਟਿਆ ਗਿਆ ਸੁਣ ਕਹਿ ਬਿਪਰਨ ਬੈਨ ਲਾਇਓ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ ਸੁਣ ਕੇ ਸਤਿਗੁਰੂ ਨੂੰ ਵਚਨ ਕਹੇ ਬਹੁ ਸੁੱਚ ਸੌ ਭੋਜਨ ਕਰਵਾਇਓ ਅਸੀਂ ਬੜੀ ਪਵਿੱਤਰਤਾਈ ਨਾਲ ਭੋਜਨ ਤਿਆਰ ਕਰਵਾਇਆ ਚੌਂਕਾ ਗੋਬਰ ਕੋ ਕਰ ਲੀਨਾ ਪਹਿਲਾਂ ਮਹਾਰਾਜ ਜਿਹੜਾ ਚੌਂਕਾ ਹੈ ਉਹਦੇ ਉੱਪਰ ਉਹਨੂੰ ਗੋਬਰ ਦਾ ਲੇਪਨ ਕਰ ਲਿਆ ਸੀ ਨਿਕਟ ਨਕੋ ਆਵਨ ਦੀਨਾ ਸੁੱਚੇ ਚੌਂਕੇ ਦੇ ਨੇੜੇ ਤੇਰੇ ਕੋਈ ਨੀ ਨੀਵਾ ਪੁਰਸ਼ ਆਉਣ ਦਿੱਤਾ ਸਮਦਾ ਧੋਏ ਅੰਨ ਚੁਨ ਸਭ ਹੀ ਦੇਖ ਲੋ ਲੱਕੜਾਂ ਵੀ ਧੋਤੀਆਂ ਅੰਨ ਜਿਹੜਾ ਅਸੀਂ ਦਾਲ ਦੂਲ ਚੁਣੀ ਉਹਦੇ ਵਿੱਚੋਂ ਸਭ ਕੁਛ ਛਾਂਟ ਕੇ ਕੱਢਿਆ ਬੈਠ ਹਦੂਰ ਕਰਾਇਓ ਅਬ ਹੀ ਫੇਰ ਮਹਾਰਾਜ ਆਪ ਕੋਲ ਬੈਠ ਕੇ ਸਾਹਮਣੇ ਰਸੋਈ ਤੋਂ ਰਸੋਈਏ ਤੋਂ ਤਿਆਰ ਕਰਾਇਆ ਪਿੱਟੀ ਰਸੋਈ ਕਿਸੇ ਦੇਖੀ ਕਿਹਨੇ ਰਸੋਈ ਭਿੜਦੀ ਹੈ ਕਿਹਨੇ ਭਿੜਦੀ ਹੈ ਤੁਸੀਂ ਕਿਵੇਂ ਦੇਖ ਲਈ ਭਲਾ ਸੁੱਚ ਸੰਜਮ ਹਮ ਕੀਨ ਵਿਸੇਖੀ ਅਸੀਂ ਤਾਂ ਰਸੋਈ ਬਣਾਉਣ ਵਾਸਤੇ ਬੜਾ ਕਹਿੰਦੇ ਸੁੱਚ ਮਤਾਈ ਬੜਾ ਪਰਹੇਜ ਕੀਤਾ ਹਰ ਪਾਸੇ ਪਹਿਰੇ ਲਾਏ ਵੀ ਨੇੜੇ ਨਾ ਕੋਈ ਆ ਜਾਏ ਦੋਹਰਾ ਬੋਲੇ ਸ੍ਰੀ ਨਾਨਕ ਬੋਹਰ ਗੁਰੂ ਮਹਾਰਾਜ ਸੁਣ ਕੇ ਫਿਰ ਉਹਨਾਂ ਨੂੰ ਬੋਲੇ ਚਾਬਦ ਤੁਮ ਨਹਿ ਆਏ ਕਹਿੰਦੇ ਸੱਚ ਤਾਂ ਇਹ ਵੀ ਜਿੰਨਾ ਚਿਰ ਤੁਸੀਂ ਨੀ ਨਾ ਚੌਂਕੇ ਚ ਰਸੋਈ ਚ ਆਏ ਸੀ ਤਾਬਦ ਚੌਂਕਾ ਸ਼ੁੱਧ ਥੋ ਉਹਨਾਂ ਚਿਰ ਤਾਂ ਚੌਂਕੇ ਵਾਲਾ ਸਥਾਨ ਬਿਲਕੁਲ ਕਹਿੰਦੇ ਸ਼ੁੱਧ ਪਵਿੱਤਰ ਸੀ ਆਪ ਤੁਮ ਦਇਓ ਗਵਾਏ ਜਦੋਂ ਦਾ ਤੁਸੀਂ ਆ ਗਏ ਕਹਿੰਦੇ ਬਿਲਕੁਲ ਚੌਂਕਾ ਗਵਾ ਤਾ ਖਰਾਬ ਕਰਤਾ ਪਿੱਟ ਦਿੱਤਾ ਚੌਪਈ ਤੁਮਰੇ ਸੰਗ ਚੜੇ ਹੈ ਨੀਚੂ ਇਹ ਤੁਸੀਂ ਭਲਾ ਕਹੋ ਵੀ ਅਸੀਂ ਕਿਵੇਂ ਪਿੱਟਦਾ ਤੁਹਾਡੇ ਨਾਲ ਕਹਿੰਦੇ ਨੀਚ ਚੜ ਗਏ ਪਿੱਟਿਓ ਚੌਂਕਾ ਆਏ ਬੀਚੂ ਕਿਉਂਕਿ ਤੁਹਾਡੇ ਨਾਲੋਂ ਨੀਚ ਆ ਗਏ ਜਿਸ ਕਰਕੇ ਉਹਨਾਂ ਨੇ ਚੌਂਕੇ ਨੂੰ ਪਿੱਟ ਦਿੱਤਾ ਭ੍ਰਿਸ਼ਟ ਕਰ ਦਿੱਤਾ ਸ੍ਰੀ ਗੁਰ ਹਮਕੋ ਦੀਸਤ ਨਾਹੀ ਕਹਿਣ ਲੱਗੇ ਮਹਾਰਾਜ ਸਾਡੇ ਨਾਲ ਨੀਚ ਆ ਗਏ ਕਹਾਂ ਤਾਂ ਕੋਈ ਦਿਸਦੇ ਨੀ ਕਹਾ ਚੜੇ ਹੈ ਚੌਂਕੇ ਮਾਹੀ ਸਾਡੇ ਨਾਲੋਂ ਨੀਚ ਲੋਕ ਕਿਵੇਂ ਚੌਂਕੇ ਵਿੱਚ ਚੜ ਗਏ ਸੁੱਚ ਸੌ ਬਣੀ ਰਸੋਈ ਸਾਰੀ ਮਹਾਰਾਜ ਸਾਡੀ ਜਿਹੜੀ ਰਸੋਈ ਹੈ ਬੜੀ ਪਵਿੱਤਰਤਾ ਨਾਲ ਬਣੀ ਅਚੋ ਆਹਾਰ ਕਿਰਪਾ ਨਿਜ ਧਾਰੀ ਕਿਰਪਾ ਧਾਰ ਕੇ ਮਹਾਰਾਜ ਰਸੋਈ ਵਿੱਚੋਂ ਜ਼ਰੂਰ ਭੋਜਨ ਛਕੋ ਜੇ ਨਹਿ ਅਚੋ ਬਤਾਵੋ ਹਮਕੋ ਜੇ ਮਹਾਰਾਜ ਤੁਸੀਂ ਨਹੀਂ ਛਕਦੇ ਫਿਰ ਸਾਨੂੰ ਖੋਲ ਕੇ ਦੱਸੋ ਦੀ ਸਹ ਨੀਚ ਚੜੇ ਜੋ ਤੁਮਕੋ ਜਿਹੜੇ ਮਹਾਰਾਜ ਸਾਡੇ ਨਾਲ ਨੀਚ ਲੋਕ ਚੌਂਕੇ ਤੇ ਚੜ ਗਏ ਤੁਹਾਨੂੰ ਦਿਸੇ ਨਾ ਸਾਨੂੰ ਦੱਸੋ ਬਿਨਾ ਬਿਤਾਏ ਸਾਚ ਨ ਜਾਣ ਹੈ ਬਿਨਾ ਤੁਹਾਡੇ ਦੱਸੇ ਤੋਂ ਅਸੀਂ ਤਾਂ ਤੁਹਾਡਾ ਵਚਨ ਫਿਰ ਜਾ ਸੱਚਾ ਨਹੀਂ ਜਾਣਾਂਗੇ ਅਸਮਤ ਨਹਿ ਜੇ ਆਪ ਪਛਾਣ ਸਾਡੇ ਵਿੱਚ ਅਕਲ ਬੁੱਧ ਹੈ ਨਹੀਂ ਹੈ ਵੀ ਜਿਹੜਾ ਅਸੀਂ ਆਪ ਪਛਾਣ ਲਈਏ ਸਮਝ ਲਈਏ ਇਉਂ ਸੁਣ ਕੇ ਮਨ ਜਨ ਕੇ ਬਾਨੀ ਇਸ ਤਰ੍ਹਾਂ ਕਹਿੰਦੇ ਉਹਨਾਂ ਲੋਕਾਂ ਦੀ ਗੱਲਬਾਤ ਸੁਣ ਕੇ ਸਤਿਗੁਰੂ ਜੀ ਇੱਕ ਸਲੋਕ ਉਚਾਰਿਓ ਗੁਣ ਉਚਰਿਓ ਗੁਣ ਖਾਨੀ ਉਹਨਾਂ ਦੇ ਖਾਣ ਸਤਿਗੁਰੂ ਨੇ ਆਪਣੇ ਮੁੱਖ ਤੋਂ ਇੱਕ ਸਲੋਕ ਉਚਾਰਨ ਕਰਕੇ ਸੁਣਾਇਆ ਸ੍ਰੀ ਮੁੱਖ ਵਾਕ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕੁਸਾਇਨ ਗੁਰੂ ਮਹਾਰਾਜ ਕਹਿੰਦੇ ਲਾਓ ਵੀ ਸੁਣੋ ਜਿਹੜੀ ਖੋਟੀ ਬੁੱਧ ਹੈ ਨਾ ਇਹ ਡੂਮਣੀ ਹੈ ਮਰਾਸੀ ਦੇ ਘਰ ਵਾਲੀ ਮਰਾਸਣ ਆ ਗਈ ਖੋਟੀ ਜਿਹੜੀ ਬੁੱਧ ਹੈ ਭੈੜੀ ਮੱਤ ਹੈ ਇਹ ਖੋਟੀ ਜਿਹੜੀ ਦਇਆ ਕਰਦੇ ਆ ਤੁਸੀਂ, ਕਿਸੇ ਨੂੰ ਕਹਿੰਦੇ ਕੁਰਬਾਨੀ ਜਿਹਦੇ ਅਸੀਂ ਦੇ ਦਿੰਦੇ ਹਾਂ ਨਾ, ਜਿਹਨੂੰ ਮਾਰ ਦਿੰਦੇ ਹਾਂ, ਗਲ ਵੱਢ ਕੇ ਦੇਵੀ ਦੀ ਬਲੀ ਚੜ੍ਹਾ ਦਿੰਦੇ ਹਾਂ, ਉਹ ਫਿਰ 100 ਸਾਲ ਸਵਰਗ ਵਿੱਚ ਰਹਿੰਦਾ, ਸੁੱਖ ਲੈਂਦਾ। ਇਸ ਤਰ੍ਹਾਂ ਕਹਿੰਦੇ ਜਿਹੜੀ ਖੋਟੀ ਦਇਆ, ਜੀਵ ਹੱਤਿਆ ਕਰਨੀ ਹੈ ਅਤੇ ਫਿਰ ਕਹਿਣਾ ਬੜਾ ਪੁੰਨ ਹੋਇਆ ਹੈ, ਇਹ ਕਹਿੰਦੇ ਖੋਟੀ ਦਇਆ ਜਿਹੜੀ ਕਸਾਇਣ ਹੈ, ਕਸਾਈ ਦੇ ਘਰ ਵਾਲੀ ਕਿਸਾਨ ਚੜ ਗਈ ਹੈ। ਪਰ ਨਿੰਦਾ ਖੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ, ਪਰਾਇਆਂ ਦੀ ਦੂਜਿਆਂ ਦੀ ਨਿੰਦਿਆ ਕਰਨੀ ਹੈ, ਇਹ ਕਹਿੰਦੇ ਤੁਹਾਡੇ ਨਾਲ ਚੂੜੀ ਆ ਚੜੀ ਹੈ, ਅਤੇ ਮੁੱਠੀ ਕ੍ਰੋਧ ਚੰਡਾਲ ਜਿਹੜੀ ਕ੍ਰੋਧ ਦੀ ਬਿਰਤੀ ਲੁੱਟ ਕਸੁੱਟ ਕਰਨ ਵਾਲੀ, ਇਹ ਚੰਡਾਲ ਦੇ ਘਰ ਵਿੱਚ ਡਾਲਣੀ ਆ ਗਈ। ਕਾਰੀ ਕੱਢੀ ਕਿਆ ਥੀ ਹੈ, ਕਹਿੰਦੇ ਆ ਜਿਹੜੀਆਂ ਹੱਥ ਨਾਲ ਲਕੀਰਾਂ ਜਿਹੀਆਂ ਕੱਢੀਆਂ, ਇਹਦੇ ਨਾਲ ਫਿਰ ਕੀ ਹੋ ਜਾਊ ਜਦੋਂ ਇਹ ਚਾਹ ਚੜ ਗਈਆਂ ਹਨ। ਜਾਂ ਚਾਰੇ ਬੈਠੀਆਂ ਨਾਲ, ਕਹਿੰਦੇ ਚਾਰ ਨੀਚਣੀਆਂ, ਖੋਟੀ ਬੁੱਧ ਰੂਪ ਡੂਮਣੀ ਬੈਠੀ ਹੈ, ਖੋਟੀ ਦਇਆ ਰੂਪ ਕਸਾਣੀ ਚੜ ਗਈ ਹੈ, ਪਰਾਈ ਨਿੰਦਿਆ ਰੂਪੀ ਚੂੜੀ ਆ ਗਈ ਹੈ, ਤੇ ਕ੍ਰੋਧ ਦੀ ਬਿਰਤੀ ਲੁੱਟਣ ਵਾਲੀ ਝੰਡਾਲਣੀ ਆ ਗਈ, ਫਿਰ ਕੱਢੀ ਕਾਰੀ ਕੱਢੀ ਕੀ ਹੋ ਜਾਊਗਾ। ਦੋਹਰਾ ਚੌਂਕਾ ਇਨਕੇ ਚੜੇ ਤੇ, ਇਹ ਜਿਹੜੀ ਕਹਿੰਦੇ ਖੋਟੀ ਬੁੱਧ ਰੂਪ ਡੂਮਣੀ ਹੈ, ਖੋਟੀ ਦਇਆ ਰੂਪ ਕਸਾਇਣ ਹੈ, ਪਰਾਈ ਨਿੰਦਿਆ ਰੂਪ ਏ ਮਜਮਨ ਹੈ, ਮੁੱਠੀ ਕ੍ਰੋਧ ਦੀ ਝੰਡਾਲਣੀ ਹੈ, ਇਹਨਾਂ ਦੇ ਚਿੰਨ ਚੜ੍ਹਨ ਕਰਕੇ ਚੌਹਾਂ ਦੇ ਪਿਟਿਓ ਗਇਓ ਗਵਾਏ, ਇਹਨੇ ਬਿਲਕੁਲ ਹੀ ਪਿਟਿਆ ਗਿਆ, ਬਿਲਕੁਲ ਗਨ ਗਵਾ ਗਿਆ, ਖਰਾਬ ਹੋ ਗਿਆ। ਮਨ ਕੇ ਮਨ ਸਭ ਹੋਏ ਕੇ, ਮਹਾਰਾਜ ਕਹਿੰਦੇ ਮਨ ਦੇ ਵਿੱਚ ਨਿਆਂਕਾਰੀ ਹੋ ਕੇ, ਗੁਣ ਹੋ ਜੇ ਬਣਿਓ ਬਣਾਏ, ਵਿਚਾਰੋ ਜਿਹੋ ਜਿਹਾ ਬਣਾ ਬਣਾ ਢੰਗ ਬਣਿਆ ਸੀ ਤੁਹਾਨੂੰ ਦੱਸ ਦਿੱਤਾ ਹੈ। ਸੁਰ ਠਾ ਕੇ ਬਿਦ ਹੋਏ ਪੁਨੀਤ, ਫਿਰ ਕਹਿਣ ਲੱਗੇ ਮਹਾਰਾਜ ਫਿਰ ਚੌਂਕਾ ਕਿਸ ਢੰਗ ਨਾਲ ਪਵਿੱਤਰ ਹੋਵੇਗਾ। ਕਹੋ ਗੁਰੂ ਬੂਝੈ ਸੋ ਨਰ, ਪੁਰਸ਼ ਪੁੱਛਣ ਲੱਗੇ ਮਹਾਰਾਜ ਦੱਸੋ ਸਾਨੂੰ ਫਿਰ ਚੌਂਕਾ ਕਿਵੇਂ ਪਵਿੱਤਰ ਹੋਊਗਾ। ਦੇਖੀ ਤਿੰਨ ਕੀ ਪ੍ਰੀਤ, ਫਿਰ ਉਹਨਾਂ ਲੋਕਾਂ ਦੀ ਹਿਰਦੇ ਦੀ ਪ੍ਰੀਤੀ ਜਦੋਂ ਮਹਾਰਾਜ ਨੇ ਤੱਕੀ, ਦਇਆ ਸਿੰਧ ਬੋਲਤ ਪਏ, ਮਹਾਰਾਜ ਕਹਿੰਦੇ ਦਇਆ ਦੇ ਸਮੁੰਦਰ ਫਿਰ ਇਸ ਤਰ੍ਹਾਂ ਮੁੱਖੋਂ ਹੋਰ ਸਲੋਕ ਬੋਲੇ। ਸਲੋਕ ਸੱਚ ਸੰਜਮ ਕਰਨੀ ਕਾਰਾਂ, ਮਹਾਰਾਜ ਕਹਿੰਦੇ ਜਿਹੜਾ ਸੱਚ ਬੋਲਣਾ ਹੈ ਇਹਦੇ ਨਾਲ ਜਿਹੜੀ ਖੋਟੀ ਬੁੱਧ ਰੂਪ ਡੋਮਣੀ ਉਹ ਚਲੀ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਸੰਜਮ ਕਰਨਾ ਸਾਧਨ ਕਰਨਾ ਹੈ, ਅੰਦਰਿਆਂ ਨੂੰ ਕੰਟਰੋਲ ਵਿੱਚ ਰੱਖਣਾ, ਬਸ ਕਰਕੇ ਰੱਖਣਾ ਹੈ, ਇਹਦੇ ਨਾਲ ਜਿਹੜੀ ਖੋਟੀ ਦਇਆ ਰੂਪ ਕਸੈਣ ਚਲੀ ਜਾਂਦੀ ਹੈ, ਅਤੇ ਇਸ ਤਰ੍ਹਾਂ ਕਰਨੀ ਜਿਹੜੀ ਭਗਤੀ ਹੈ ਇਹਦੇ ਨਾਲ ਜਿਹੜੀ ਆਨੰਦਿਆ ਰੂਪ ਮਜਮਨ ਹੈ ਇਹ ਚਲੀ ਜਾਂਦੀ ਹੈ। ਇਸ ਤਰ੍ਹਾਂ ਕਾਰਾਂ ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਂ ਜਪੇ ਹੀ ਜਿਹੜਾ ਨਾਂ, ਇਸ ਤਰ੍ਹਾਂ ਇਹ ਕਹਿੰਦੇ ਇਹ ਚਲੀਆਂ ਜਾਂਦੀਆਂ, ਇਹ ਕਾਰਾਂ ਦੇਣਾ ਕਰੇ ਚਾਰ। ਅੱਗੇ ਇਸ਼ਨਾਨ ਕਿਹੜਾ ਕਰਨਾ ਉਹ ਦੱਸਦੇ ਹਨ, ਨਾਵਣ ਨਾਉ ਜਪੇਹੀ ਜਿਹੜਾ ਨਾਮ ਦਾ ਜਪਣਾ ਇਹ ਕਹਿੰਦੇ ਅਸਲੀ ਇਸ਼ਨਾਨ ਕਰਨਾ ਅੰਦਰਲਾ। ਨਾਨਕ ਅੱਗੇ ਉਤਮ ਸੇਈ, ਗੁਰੂ ਮਹਾਰਾਜ ਕਹਿੰਦੇ ਅੱਗੇ ਪ੍ਰਲੋਕ ਵੀ ਜਾ ਕੇ ਉਹ ਉੱਤਮ ਹੁੰਦੇ ਚੰਗੇ ਹੁੰਦੇ, ਜੇ ਪਾਪਾਂ ਪੰਧ ਨਾ ਦੇਹੀ, ਜਿਹੜੇ ਕਹਿੰਦੇ ਪਾਪਾਂ ਵਿੱਚ ਆਪਣਾ ਪੰਧ ਕੀ, ਪਾਪਾਂ ਦੇ ਰਸਤੇ ਵਿੱਚ ਕਿਸੇ ਨੂੰ ਪਾਪਾਂ ਦਾ ਰਸਤੇ ਦਾ ਉਪਦੇਸ਼ ਨਹੀਂ ਦਿੰਦੇ, ਜਾਂ ਪਾਪਾਂ ਦੀ ਪੰਧ ਕੀ ਸਿੱਖਿਆ ਨਹੀਂ ਕਿਸੇ ਨੂੰ ਦਿੰਦੇ ਹਨ। ਚੌਪਈਆਂ ਪੁਨੀਤ ਜੇ ਚੌਂਕਾ ਹੋਏ, ਗੁਰੂ ਮਹਾਰਾਜ ਕਹਿੰਦੇ ਇਸ ਤਰ੍ਹਾਂ ਜੇ ਮਨ ਰੂਪੀ ਚੌਂਕਾ ਪਵਿੱਤਰ ਹੋ ਜਾਏ, ਪਿਟਿਓ ਜਾਏ ਨ ਕਬਹੂ ਸੋਏ, ਜਿੰਨਾ ਮਰਜ਼ੀ ਕਹਿੰਦੇ ਕੋਈ ਕਰ ਲੇ ਜਤਨ, ਜਿਹਨਾਂ ਦਾ ਮਨ ਰੂਪੀ ਚੌਂਕਾ ਇਸ ਤਰ੍ਹਾਂ ਪਵਿੱਤਰ ਹੋ ਗਿਆ, ਇਹਨਾਂ ਕਾਰਾਂ ਨਾਲ ਫਿਰ ਉਹ ਪਿੱਟਿਆ ਨਹੀਂ ਜਾਂਦਾ, ਅਪਵਿੱਤਰ ਨਹੀਂ ਹੁੰਦਾ। ਇਸ ਪ੍ਰਕਾਰ ਤੁਮ ਉਰ ਮਹਿਤਾ ਰਹੋ, ਇਸ ਤਰ੍ਹਾਂ ਵੀ ਤੁਸੀਂ ਆਪਣੇ ਹਿਰਦੇ ਵਿੱਚ ਧਾਰ ਲਓ, ਮਨ ਮਲੀਨਤਾ ਸਰਬ ਨਿਵਾਰ ਹੋ, ਮਨ ਦੀ ਜਿਹੜੀ ਮਲੀਨਤਾ ਆਈ ਹੈ ਮੈਲਪੁਣਾ ਇਹਨੂੰ ਨਿਵਿਰਤ ਕਰ ਲਓ। ਸ੍ਰੀ ਨਾਨਕ ਕੇ ਸੁਣ ਬਚ ਐਸੇ, ਗੁਰੂ ਮਹਾਰਾਜ ਦੇ ਐਸੇ ਬਚਨ ਸੁਣ ਕੇ, ਉਰ ਮਹਿ ਗੁਣਤ ਹੁਤੇ ਮਨ ਜੈਸੇ, ਜਿਵੇਂ ਉਹਨਾਂ ਦੇ ਹਿਰਦੇ ਵਿੱਚ ਸੀ ਨਾ ਵਿਚਾਰ ਰਹੇ, ਉਸ ਤਰ੍ਹਾਂ ਮਹਾਰਾਜ ਨੇ ਜਾਣਿਆ ਹੈ, ਜਾਣੇ ਆਪਣੇ ਸਰਬ ਵਿਕਾਰਨ, ਹਿਰਦੇ ਵਿੱਚ ਵਿਚਾਰਦੇ ਵੀ ਸਾਡੇ ਜਿਸ ਤਰ੍ਹਾਂ ਦੇ ਮਨ ਸੀ ਮਹਾਰਾਜ ਨੇ ਜਾਣ ਲਏ, ਫਿਰ ਸਮਝ ਲਿਆ ਵੀ ਮਹਾਰਾਜ ਨੇ ਸਾਰੇ ਸਾਰੇ ਵਿਕਾਰਾਂ ਨੂੰ ਸਮਝ ਲਿਆ। ਚਹਿਤ ਭਏ ਆਪ ਕਿਉਂ ਹੋਇਆ ਟਾਰਨ, ਸਾਰੇ ਚਾਹੁੰਦੇ ਹੈ ਵੀ ਮਹਾਰਾਜ ਨੇ ਜਾਣ ਲਿਆ, ਅਸੀਂ ਵੀ ਜਾਣ ਲਏ, ਹੁਣ ਕਿਵੇਂ ਸਾਡੇ ਵਿਕਾਰ ਪਾਪ ਨਾਸ ਹੋਣ ਦੂਰ ਹੋਣ। ਅਬਰ ਠੌਰ ਤੇ ਮਨ ਕੋ ਮੋਰਾ, ਹੋਰ ਥਾਵਾਂ ਤੋਂ ਆਪਣੇ ਮਨ ਨੂੰ ਮੋੜਿਆ ਇਹਨਾਂ ਲੋਕਾਂ ਨੇ। ਸ੍ਰੀ ਗੁਰ ਪਗ ਮਹਿ ਨਿਸਚਾ ਜੋਰ, ਸਾਰਿਆਂ ਨੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਭਰੋਸਾ ਜੋੜ ਲਿਆ, ਨਿਸ਼ਚਾ ਕਰ ਲਿਆ। ਬਿਨੈ ਭਨਤ ਹਮ ਕੋ ਸਿੱਖ ਕੀ ਜੈ, ਫਿਰ ਬੇਨਤੀਆਂ ਕਰਨ ਲੱਗ ਪਏ ਕਿ ਮਹਾਰਾਜ ਸਾਨੂੰ ਆਪਣਾ ਸਿੱਖ ਜ਼ਰੂਰ ਬਣਾ ਲਈ। ਸ਼ਰਨ ਭਰੇ ਕੀ ਲਾਜ ਰੱਖੀ ਜੈ, ਮਹਾਰਾਜ ਆਪ ਜੀ ਸ਼ਰਨ ਆਪੇ ਹੈ, ਸਾਡੀ ਇੱਜ਼ਤ ਉਰੋ ਰੱਖ ਲਈਏ। ਦੋਹਰਾ ਜੋ ਜਾਣਹੁ ਤਿਉ ਤਾਰੀਏ, ਗੁਰੂ ਮਹਾਰਾਜ ਜਿਵੇਂ ਵੀ ਚੰਗਾ ਜਾਣਦੇ ਉਵੇਂ ਸਾਨੂੰ ਤਾਰ ਦਈਏ। ਔਰ ਨ ਹਮ ਕੋ ਥਾਏ, ਆਪ ਤੋਂ ਬਗੈਰ ਤਾਂ ਹੋਰ ਤਾਰਨ ਵਾਲੀ ਵਾਸਤੇ ਸਾਨੂੰ ਕੋਈ ਥਾਂ ਨਹੀਂ। ਪਰਮੇਸ਼ਵਰ ਕੋ ਰੂਪ ਹੋ, ਆਪ ਤਾਂ ਮਹਾਰਾ ਪਰਮੇਸ਼ਵਰ ਦਾ ਸਰੂਪ ਹੋ। ਜਪੈ ਤਿਹਾਰੋ ਨਾਏ, ਤੁਹਾਡਾ ਦਿੱਤਾ ਹੋਇਆ ਨਾਮ ਅਸੀਂ ਜਪਾਂਗੇ। ਚੌਪਈ ਲਖੇ ਦੀਨ ਗੁਰ ਬੈਨ ਉਚਾਰੇ, ਜਦੋਂ ਬਹੁਤ ਨਿਮਰਤਾ ਸਹਿਤ ਹੋਏ ਜਾਣੇ ਹੈ ਗੁਰੂ ਨਾਨਕ ਸਾਹਿਬ ਜੀ ਨੇ, ਫਿਰ ਬਚਨ ਕਹੇ ਜਿਤਨਾ ਹੈ ਧਨ ਪਾਸ ਤੁਮਾਰੇ, ਮਹਾਰਾਜ ਕਹਿੰਦੇ ਇਸ ਸਮੇਂ ਜਿੰਨਾ ਤੁਹਾਡੇ ਕੋਲ ਧਨ ਹੈਗਾ ਹੈ ਪਰਮੇਸ਼ਵਰ ਹਿਤ ਸਰਬ ਲੁਟਾਵੋ, ਪਰਮੇਸ਼ਵਰ ਦੇ ਨਾਂ ਤੇ ਸਾਰਾ ਕਹਿੰਦੇ ਲੁਟਾ ਦਿਓ, ਦਾਨ ਕਰ ਦਿਓ। ਪੁਨ ਸਿੱਖ ਹੋਏ ਪਰਮ ਸੁਖ ਪਾਵੋ, ਫਿਰ ਵੀ ਸਾਡੇ ਸਿੱਖ ਹੋ ਕੇ ਮਹਾਨ ਸੁਖ ਪਾ ਲਓ। ਤੇ ਛਿਨ ਜਿਨ ਜਿਨ ਜਾ ਮਾਨੀ ਆਇਸ, ਉਹ ਸਮੇਂ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੀ ਆਗਿਆ ਮੰਨ ਲਈ, ਸਰਬ ਦਰਬ ਕੋ ਦੀਨ ਲੁਟਾਏ, ਸਾਰਾ ਜਿਹੜਾ ਧਨ ਪਦਾਰਥ ਸੀ ਗਰੀਬਾਂ ਨੂੰ ਢਾਤਾ, ਦਾਨ ਕਰਤਾ। ਤਿੰਨ ਪਰ ਮਿਹਰ ਦ੍ਰਿਸ਼ਟ ਜਗਤੇਸ਼ਾ, ਉਹਨਾਂ ਦੇ ਉੱਪਰ ਜਗਤ ਦੇ ਮਾਲਕ ਸਤਿਗੁਰੂ ਦੀ ਮਿਹਰ ਹੋ ਗਈ। ਸਤ ਨਾਮ ਕੋ ਦੀ ਉਪਦੇਸ਼ਾ, ਉਹਨਾਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ ਵੀ ਵਾਹਿਗੁਰੂ ਵਾਹਿਗੁਰੂ ਜਪਣਾ। ਪ੍ਰੇਮ ਨਾਮ ਕੋ ਰੰਗ ਚੜਾਵਾ, ਕਹਿੰਦੇ ਨਾਮ ਦਾ ਜਿਹੜਾ ਪ੍ਰੇਮ ਹੈ ਇਹੀ ਰੰਗ ਉਹਨਾਂ ਨੂੰ ਪੱਕਾ ਚੜਾਤਾ। ਮਨ ਕੋ ਸ਼ਾਂਤ ਦਈ ਸੁਖ ਪਾਵਾ, ਇਸ ਤਰ੍ਹਾਂ ਮਨ ਨੂੰ ਸ਼ਾਂਤੀ ਬਖਸ਼ ਦਿੱਤੀ, ਉਹਨਾਂ ਨੇ ਸੁਖ ਪਾਇਆ। ਅੰਤ ਕਾਲ ਮਹਿ ਸ਼ੁਭ ਗਤ ਪਾਈ, ਉਹਨਾਂ ਨੇ ਜਦੋਂ ਅੰਤ ਦਾ ਸਮਾਂ ਆਇਆ ਚੰਗੀ ਗਤੀ ਪਾਈ। ਜੀਵਤ ਨਾਮ ਬਿਖੈ ਲਿਵ ਲਾਏ, ਜਿਉਂਦਿਆਂ ਜਿਉਂਦਿਆਂ ਨਾਮ ਦੇ ਵਿੱਚ ਬਿਰਤੀ ਲਾ ਰੱਖੀ। ਦੋਹਰਾ ਇਸ ਪ੍ਰਕਾਰ ਸੋ ਸਿੱਖ ਫਕਰੇ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਉੱਥੇ ਜਾ ਕੇ ਆਪਣੇ ਸਿੱਖ ਬਣਾਉਣਾ ਕੀਤੇ। ਰਹਿਣ ਭਈ ਪੁਨ ਆਏ, ਜਦੋਂ ਇੱਥੇ ਮਹਾਰਾਜ ਨੂੰ ਦੂਸਰੀ ਰਾਤ ਹੋ ਗਈ ਆ ਕੇ, ਸ੍ਰੀ ਗੰਗਾ ਤਨ ਧਾਰਕ ਹੈ, ਉਸ ਵੇਲੇ ਜਿਹੜੀ ਗੰਗਾ ਹੈ ਜਿਸਨੇ ਕਿਨਾਰੇ ਤੇ ਬੈਠ ਕੇ ਪਹਿਲੇ ਸਮੇਂ ਵਿੱਚ ਭਗਤੀ ਕੀਤੀ ਹੈ, ਤੇ ਉਸੇ ਕਰਕੇ ਇਹਦਾ ਨਾਮ ਗੰਗਾ ਪਿਆ ਹੈ। ਉਹ ਇੱਕ ਲੜਕੀ ਸੀ, ਕਹਿੰਦੇ ਉਹ ਜਿਹੜੀ ਨਾਮ ਜਪਣ ਵਾਲੀ ਗੰਗਾ ਸੀ, ਉਹਨੇ ਸੂਖਮ ਸਰੀਰ ਧਾਰਨ ਕਰਕੇ ਚੱਲ ਪਹੁੰਚੀ ਤੇ ਥਾਏ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੈ ਉੱਥੇ ਕਹਿੰਦੇ ਚਲਦੀ ਹੋਈ ਗੰਗਾ ਆਪ ਆਪ ਪਹੁੰਚੀ ਹੈ। ਜਿਵੇਂ ਇਹਨੇ ਆ ਕੇ ਮਹਾਰਾਜ ਦੀ ਆਰਤੀ ਉਤਾਰੀ, ਪੂਜਾ ਕੀਤੀ, ਅਤੇ ਫਿਰ ਇਸੇ ਤਰ੍ਹਾਂ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਭੰਡਾਰਾ ਛਕਣਾ ਅਤੇ ਦਰਸ਼ਨ ਦੇਣੇ, ਸਭ ਨੂੰ ਨਿਹਾਲ ਕਰਨਾ, ਜਿਵੇਂ ਗੁਰੂ ਮਹਾਰਾਜ ਦੀ ਬੇਨਤੀ ਮੰਨ ਕੇ ਇਹਦੇ ਵੀ ਇਸ ਸਥਾਨ 'ਤੇ ਚਲੇ ਗਏ। ਇਹਦਾ ਵੀ ਭੰਡਾਰਾ ਛਕਿਆ ਛਕਾਇਆ, ਸਫਲਤਾ ਬਖਸ਼ੀ। ਉਹ ਕੁਝ ਪ੍ਰਸੰਗ ਅੱਗੇ ਆਏਗਾ, ਸਮਾਂ ਹੋਇਆ ਜਿਸ ਕਰਕੇ ਅੱਜ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਸੋ ਸਿੱਖ ਕਰੇ, ਰਹਿਣ ਭਈ ਪੁਨ ਆਏ, ਸ੍ਰੀ ਗੰਗਾ ਤਨ ਧਾਰਕ ਚੱਲ ਪਹੁੰਚੀ ਤੇ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,